ਵਾਹਿਗੁਰੂ ਸਾਹਿਬ ਜੀਓ ਦੋਹਰਾ ਸੁਨ ਅਕਬਰ ਸ਼ਰਧਾ ਧਰੀ ਕਹਿਣ ਲੱਗਿਓ ਸਿਰ ਸਭ ਮਾਹੇ ਮੱਕੇ ਤੇ ਹਾਜੀ ਆਏ ਅਪਰ ਮੁਜਾਵਰ ਆਹੇ ਸੁਨ ਅਕਬਰ ਸ਼ਰਧਾ ਧਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਕਈ ਰੋਜ਼ ਤੋਂ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਦੇ ਪਾਸੋਂ ਸਿੰਘਾਂ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਤਥਾ ਹਰਿਮੰਦਰ ਸਾਹਿਬ ਦੀ ਵਿਸਥਾਰ ਨਾਲ ਸਾਰੀ ਕਥਾ ਪੁੱਛੀ ਕਿ ਗੁਰੂ ਘਰ ਦੇ ਵਿੱਚ ਕਿਵੇਂ ਜਗ੍ਹਾ ਆਈ ਅਤੇ ਫਿਰ ਕਿਵੇਂ ਇੱਥੇ ਸਰੋਵਰ ਬਣਾਇਆ ਗਿਆ, ਕਿਸ ਸਤਿਗੁਰੂ ਨੇ ਬਣਾਇਆ, ਸੰਪੂਰਨਤਾ ਕਿਸ ਨੇ ਕੀਤੀ। ਭਾਈ ਸਾਹਿਬ ਭਾਈ ਰਾਮ ਕੌਰ ਜੀ ਜਿਵੇਂ ਇਹ ਸਾਰਾ ਇਲਾਕਾ ਗੁਰੂ ਘਰ ਨੂੰ ਪ੍ਰਾਪਤ ਹੋਇਆ, ਉਹ ਮੁੱਢ ਬਣਿਆ ਵੀ ਅਕਬਰ ਪਾਤਸ਼ਾਹ ਚਿਤੌੜਗੜ੍ਹ ਦੇ ਕਿਲ੍ਹੇ ਉੱਪਰ ਚੜ੍ਹਾਈ ਕਰਕੇ ਗਿਆ। ਜੈਮਲ ਅਤੇ ਫਤਿਹ ਦੋਵੇਂ ਭਰਾ ਜਾ ਕੇ ਆਕੀ ਹੋ ਗਏ ਸਨ। ਇੱਧਰ ਗੁਰੂ ਅਮਰਦਾਸ ਸਾਹਿਬ ਜੀ ਨੇ ਬੌਲੀ ਸਾਹਿਬ ਦੀ ਸ਼ੁਰੂਆਤ ਕਰ ਦਿੱਤੀ। ਦੋਵੇਂ ਇੱਕੋ ਸਮੇਂ ਕੰਮ ਚੱਲਿਆ, ਜੰਗ ਯੁੱਧ ਕਰਦਾ ਹਾਰ ਹੰਭ ਗਿਆ। ਅਖੀਰੀ ਵੀ ਹੁਣ ਤਾਂ ਭੰਡੀ ਹੋਵੇਗੀ ਜੀ, ਛੱਡ ਕੇ ਭੱਜਦੇ ਹਾਂ। ਦੂਜਾ ਇਹ ਆਕੀ ਹੋਇਆ ਰਿਹਾ ਅਤੇ ਫਿਰ ਹੋਰ ਜਿਹੜੇ ਰਾਜੇ ਮਹਾਰਾਜੇ ਉਹ ਵੀ ਆਕੀ ਹੋ ਜਾਣਗੇ, ਬੜੀ ਬਦਨਾਮੀ ਹੋਵੇਗੀ, ਫਿਰ ਹਕੂਮਤ ਚਲੇ ਜਾਏਗੀ। ਫਿਰ ਸਾਰਿਆਂ ਅਹਿਲਕਾਰਾਂ ਨੂੰ, ਦੀਵਾਨਾਂ ਨੂੰ, ਜਿਹੜੇ ਕੋਈ ਫੌਜਾਂ ਦੇ ਕਮਾਂਡਰ ਅਫਸਰ, ਉਹਨਾਂ ਨੂੰ ਬੁਲਾਇਆ, ਆਪਣੇ ਮਨ ਦੀ ਗੱਲ ਦੱਸੀ ਵੀ ਜਦੋਂ ਮੈਂ ਦਿੱਲੀ ਤੋਂ ਚੜ੍ਹਿਆ ਸੀ, ਜਿਹੜੇ ਬੜੇ ਬੜੇ ਪੀਰ ਫਕੀਰ ਮਨਾਏ ਸੀ, ਹੋਰ ਤਾਂ ਹੋਰ ਕੀ ਅਜਮੇਰ ਵਿੱਚ ਜਿੱਥੇ ਉਹ ਸਾਡਾ ਮੁਸਲਮਾਨਾਂ ਦਾ ਦੂਜਾ ਕਾਬਾ ਹੈ, ਉਹ ਪੀਰ ਦੇ ਵਿੱਚ ਰਾਹੀਂ ਕਮਾਨ ਚੜ੍ਹ ਗਈ ਸੀ। ਅਤੇ ਉਹਨਾਂ ਨੇ ਵੀ ਉੱਥੋਂ ਦੇ ਪੁਜਾਰੀਆਂ ਨੇ ਕਹਿਤੇ ਵੀ ਜਾਂਦਿਆਂ ਸਾਰੀ ਤੇਰੀ ਫਤਿਹ ਹੋ ਜਾਣੀ ਹੈ, ਕੋਈ ਕਿਲ੍ਹਾ ਕੁਲਾ ਨਹੀਂ ਅੜਕਣਾ ਹੈ, ਟੁੱਟ ਜਾਣਾ ਹੈ। ਆ ਦੇਖ ਲਓ ਤੁਹਾਡੇ ਜੋ ਜੰਗ ਯੁੱਧ ਹੋਇਆ, ਸਾਡੇ ਤੋਂ ਛੱਕੇ ਸਲਾਦ ਅਤੇ ਉਹਨਾਂ ਨੇ ਭੂਤਨੀ ਭੁਲਾਤੀ ਹੈ। ਆਨ ਦਿਸਦਾ ਵੀ ਸਾਰਾ ਕੁਛ ਹੀ ਸਾਡਾ ਮਰੇਗਾ, ਅਸੀਂ ਤਾਂ ਖਤਮ ਹੋ ਜਾਵਾਂਗੇ। ਉਹ ਦੋ ਭਰਾ ਜੈਮਲ ਪੱਤਾ ਰਾਜਪੂਤ ਸਾਡੇ 'ਤੇ ਹਾਵੀ ਰਹਿਣਗੇ। ਹੁਣ ਤੁਸੀਂ ਕੋਈ ਇੱਧਰ ਉੱਧਰ ਝਾਤੀ ਮਾਰ ਕੇ ਦੇਖੋ ਵੀ ਕੋਈ ਕਾਮਲ ਪੀਰ ਫਕੀਰ ਹੈ ਜਿਹਦਾ ਬਚਨ ਹੋਣ ਨਾਲ ਹੀ ਇਹ ਸਾਡਾ ਕੰਮ ਫਤਿਹ ਹੋ ਜਾਏ। ਕਿਸੇ ਨੇ ਕੋਈ ਦੱਸਿਆ, ਕਿਸੇ ਨੇ ਕੋਈ ਦੱਸਿਆ, ਇਹ ਅਕਬਰ ਪਾਤਸ਼ਾਹ ਸੀ, ਕਹਿਣ ਲੱਗਾ ਇਦੋਂ ਵੀ ਵੱਡੇ ਵੱਡੇ ਪੀਰ ਮੈਂ ਮਨਾ ਕੇ ਤੁਰਿਆ, ਇਹ ਤਾਂ ਕੁਝ ਨਹੀਂ ਹੈ। ਫਿਰ ਜਿਹੜਾ ਤਾਹਰ ਗਾਂਗ ਤਾਹਰ ਬੇਗ ਲਾਹੌਰ ਦਾ ਸੂਬਾ ਸੀ ਅਤੇ ਜਿਹੜਾ ਦੀਵਾਨ ਟੋਡਰ ਮੱਲ ਸੀ, ਇਹ ਦੋਹਾਂ ਨੇ ਰਲ ਮਿਲ ਕੇ ਫਿਰ ਅਕਬਰ ਪਾਤਸ਼ਾਹ ਨੂੰ ਕਿਹਾ ਹੈ ਵੀ ਪੀਰਾਂ ਦੇ ਪੀਰ ਪਾਤਸ਼ਾਹ ਦੇ ਪਾਤਸ਼ਾਹ ਉਹ ਤਾਂ ਗੁਰੂ ਨਾਨਕ ਸਾਹਿਬ ਜੀ ਹੋਏ, ਉਹਨਾਂ ਦੇ ਗੱਦੀ 'ਤੇ ਅੱਜ ਕੱਲ੍ਹ ਗੁਰੂ ਅਮਰਦਾਸ ਸਾਹਿਬ ਜੀ ਹੈ, ਉਹ ਵਿਜੇ ਬਾਗ ਕਰ ਦੇਣ ਮੁੱਖੋਂ ਅਤੇ ਕਿਲ੍ਹਾ ਫਤਿਹ ਹੋ ਜਾਏਗਾ। ਉਸ ਵੇਲੇ ਫਿਰ ਅਕਬਰ ਪਾਤਸ਼ਾਹ ਨੇ ਕਿਹਾ ਵੀ ਠੀਕ ਹੈ, ਸਾਨੂੰ ਤਾਂ ਰਾਜ ਭਾਗ ਹੀ ਗੁਰੂ ਨਾਨਕ ਸਾਹਿਬ ਜੀ ਨੇ ਇਹ ਦਿੱਤਾ ਹੈ, ਇਹ ਗੱਦੀ ਸਾਨੂੰ ਉੱਥੋਂ ਹਾਸਲ ਹੋਈ ਹੈ ਸਾਡੇ ਵੱਡ ਵਡੇਰੇ ਨੂੰ। ਜਿਸ ਤਰ੍ਹਾਂ ਫਿਰ ਅਕਬਰ ਪਾਤਸ਼ਾਹ ਨੇ ਆਪਣੇ ਵੱਲੋਂ ਜਿਹੜਾ ਸਿਆਣਾ ਮੁਨਸ਼ੀ ਹੈ ਉਹ ਤਿਆਰ ਕਰਕੇ ਭੇਟਾਵਾਂ ਦੇ ਕੇ ਕੁਝ ਮਾਇਆ ਦੇ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਭੇਜਿਆ ਜੀ। ਉਹ ਚੱਲ ਕੇ ਆਇਆ ਇੱਧਰ ਬੌਲੀ ਸਾਹਿਬ ਦੀ ਸੇਵਾ ਜ਼ੋਰ ਸ਼ੋਰ ਨਾਲ ਚੱਲ ਰਹੀ ਸੀ। ਗੁਰੂ ਮਹਾਰਾਜ ਦੀ ਅੱਗੇ ਅੱਗੇ ਆ ਕੇ ਬੇਨਤੀ ਕੀਤੀ ਜਿਵੇਂ ਆਪ ਜੀ ਨੇ ਭਵਿੱਖਤ ਵਚਨ ਕੀਤੇ। ਉਹ ਇਹ ਸਾਰਾ ਹੀ ਪ੍ਰਸੰਗ ਆ ਰਿਹਾ ਹੈ। ਜਿਵੇਂ ਆਉਂਦਾ ਮਨ ਚਿਤ ਲਾ ਕੇ ਸੁਣੀਏ ਜੀ। ਸੁਣ ਅਕਬਰ ਸ਼ਰਦਾ ਧਰੀ। ਜਿਹੜਾ ਤਾਹਰ ਖਾਂ ਬੇਗ ਲਾਹੌਰ ਦਾ ਸੂਬਾ ਤੇ ਟੋਡਰ ਮਲ ਦੀ ਬਾਨ ਹੈ, ਇਹ ਦੋਹਾਂ ਤੋਂ ਸੁਣ ਕੇ ਨਾ ਸਾਰੀ ਗੱਲਬਾਤ, ਅਕਬਰ ਪਾਤਸ਼ਾਹ ਨੇ ਬੜੀ ਸ਼ਰਧਾ ਧਾਰਨ ਕੀਤੀ ਹੈ। ਕਹਿਣ ਲੱਗਿਓ ਸਭ ਮਾਹੇ, ਜਿੰਨੇ ਅਹਿਲਕਾਰ ਦੀਵਾਨ ਵਜ਼ੀਰ ਉਮਰਾ ਬੈਠੇ ਸਨ, ਸਾਰਿਆਂ ਦੇ ਵਿੱਚ ਹੀ ਇਹ ਬੈਠਾ ਹੈ। ਅਕਬਰ ਪਾਤਸ਼ਾਹ ਫਿਰ ਕਹਿਣ ਲੱਗਿਆ ਹੈ, ਮੱਕੇ ਤੇ ਹਾਜੀ ਆਏ, ਕਹਿੰਦੇ ਵੀ ਤੁਸੀਂ ਠੀਕ ਕਿਹਾ ਸੱਚ ਕਿਹਾ, ਇੱਕ ਵਾਰੀ ਮੱਕੇ ਦੀ ਹੋਵੇ ਕਾਬੇ ਦੀ ਹੱਜ ਕਰਦੇ ਹੋਏ ਹਾਜੀ ਆਏ ਸੀ, ਯਾਤਰੀ ਆਏ ਸੀ, ਅਪਰ ਮੁਜਾਵਰ ਆਏ, ਹੋਰ ਵੀ ਜਿਹੜੇ ਉੱਥੋਂ ਦੇ ਕੋਈ ਕਾਬੇ ਵਿੱਚ ਰਹਿਣ ਵਾਲੇ ਮੁਜਾਵਰ ਹਨ, ਪੁਜਾਰੀ ਹਨ, ਉਹ ਆਏ ਸਨ। ਚੌਪਈ ਤਿੰਨੋਂ ਮੋਹ ਟਿਗ ਕਹੀ ਸੁਣਾਏ, ਓਏ ਜਿਹੜੇ ਹੱਜ ਕਰਨ ਵਾਲੇ ਹਾਜੀ ਹੈ ਯਾਤਰੀ ਹੈ ਤੇ ਜਿਹੜੇ ਉੱਥੋਂ ਦੀ ਪੂਜਾ ਕਰਨ ਵਾਲੇ ਪੁਜਾਰੀ ਹਨ, ਉਹਨਾਂ ਨੇ ਮੇਰੇ ਕੋਲ ਵੀ ਇਸ ਤਰ੍ਹਾਂ ਦੀ ਗੱਲ ਕਹੀ ਸੀ ਸੁਣਾ ਕੇ। ਸ੍ਰੀ ਨਾਨਕ ਪਹੁੰਚੇ ਤੇਹ ਥਾਏ, ਜਿੱਥੇ ਵੀ ਮੱਕੇ ਸ਼ਹਿਰ ਤੋਂ ਬਾਹਰ ਬਾਹਰ ਜੰਗਲ ਵਿੱਚ ਕਾਬਾ ਬਣਿਆ ਹੋਇਆ ਉੱਥੇ ਵੀ ਗੁਰੂ ਨਾਨਕ ਸਾਹਿਬ ਜੀ ਇੱਕ ਵਾਰੀ ਪਹੁੰਚੇ ਸਨ। ਤਹ ਮਕਾਨ ਕੀ ਦਿਸ਼ ਕਰ ਚਰਨ, ਗੁਰੂ ਨਾਨਕ ਸਾਹਿਬ ਜੀ ਜਦੋਂ ਗਏ ਉਹ ਜਿਹੜਾ ਕਾਬਾ ਸੀ ਉਸਦੀ ਤਰਫ ਉਹਨਾਂ ਨੇ ਚਰਨ ਕਰ ਲਏ ਸਨ। ਸੁਪਤੇ ਨਿਸ਼ਾ ਪਰੇ ਢਿੱਗ ਧਰਨ, ਕਹਿੰਦੇ ਨੇੜੇ ਧਰਤੀ ਤੇ ਰਾਤ ਦੇ ਪਿਆ ਹੋਇਆ ਉਹ ਕਾਬੇ ਵੱਲ ਨੂੰ ਚਰਨ ਕਰਕੇ ਪੈ ਗਏ ਸਨ। ਜੀਵਨ ਗਯੋ ਮੁਜਾਵਰ ਹੇਰ, ਇਸੇ ਤਰ੍ਹਾਂ ਜਿਹੜਾ ਜੀਵਨ ਮੁੱਲਾ ਸੀ ਜਾਂ ਮਜੋਰ ਪੁਜਾਰੀ ਸੀ ਉਹ ਗਿਆ ਸਵੇਰੇ ਤੇ ਵੇਖਿਆ ਉਸਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਾਬੇ ਵਲੀ ਚਰਨ ਪਰ ਕੇ ਪਿਆ ਹੋਇਆ। ਕਹੇ ਕਰੂਰ ਬਚ ਗਹਿ ਕਰ ਪੈਰ, ਜੀਵਨ ਨੇ ਫਿਰ ਬੜੇ ਕਰੜੇ ਬਖਸ਼ਣ ਗੁਰੂ ਨਾਨਕ ਸਾਹਿਬ ਜੀ ਨੂੰ ਕਹੇ ਤੇ ਪੈਰ ਜੇ ਫੜ ਕੇ ਗੁਰੂ ਨਾਨਕ ਸਾਹਿਬ ਜੀ ਦੇ ਕਰੇ ਘਸੀਟਣ ਤਹਿ ਤੇ ਜਬੈ, ਜਦੋਂ ਵੀ ਉਹ ਕਾਬੇ ਵੱਲੋਂ ਜਿਹੜੇ ਚਰਨ ਕੀਤੇ ਸੀ ਉਸ ਤਰਫੋਂ ਜਦੋਂ ਉਹ ਕਹਿੰਦੇ ਖਿਚੜਾ ਜਾ ਕੀਤੇ, ਦਰ ਮਕਾਨ ਤਿਸ ਦਿਸ ਭਾ ਤਬੈ, ਉਹ ਹਾਜੀਆਂ ਨੇ ਪੁਜਾਰੀਆਂ ਨੇ ਮੈਨੂੰ ਦੱਸਿਆ ਸੀ ਉਸ ਵੇਲੇ ਜਿਹੜਾ ਉਹ ਕਾਬੇ ਦਾ ਦਰਬਾਰ ਹੈ ਦਰ ਹੈ ਉਹ ਵੀ ਕਹਿੰਦੇ ਨਾਲ ਹੀ ਕਹਿੰਦੇ ਘੁੱਕ ਗਿਆ ਸੀ ਚੱਕਰ ਕਰ ਗਿਆ ਸੀ ਫਿਰ ਵੀ ਦਰਵਾਜ਼ੇ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਰਹੇ ਸੀ। ਮੁਸਲਮਾਨ ਭੀ ਮਾਨਹਿ ਤਿਨ ਕੋ, ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਤਾਂ ਜਿਹੜੇ ਮੁਸਲਮਾਨ ਲੋਕ ਹੈ ਉਹਨਾਂ ਮੁਸਲਮਾਨਾਂ ਵਿੱਚ ਬੜੇ ਬੜੇ ਪੀਰ ਹਨ ਉਹ ਸਾਰੇ ਸਰਦਾ ਸਤਿਕਾਰ ਨਾਲ ਮੰਗਦੇ ਹਨ। ਇੱਕ ਸਮ ਜਸ ਵਿਆਪਿਓ ਜਗ ਜਿਨ ਕੋ, ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸਮਾਨ ਹੀ ਸਾਰੇ ਸੰਸਾਰ ਦੇ ਵਿੱਚ ਜਸ ਕਹਿੰਦੇ ਵਿਆਪਿਆ ਹੋਇਆ ਫੈਲਿਆ ਹੋਇਆ ਹੈ। ਤਿੰਨ ਤੇ ਮੈਂ ਅਬ ਹੋਹ ਸਨਾਥ, ਇਸ ਕਰਕੇ ਵੀ ਠੀਕ ਤੁਸੀਂ ਕਿਹਾ ਹੈ ਮੈਂ ਹੁਣ ਗੁਰੂ ਨਾਨਕ ਸਾਹਿਬ ਜੀ ਦੇ ਘਰ ਤੋਂ ਵੀ ਸਨਾਥ ਹੋਵਾਂਗਾ, ਭਾਵ ਨਿਹਾਲ ਹੋਵਾਂਗਾ ਸਫਲ ਹੋਵਾਂਗਾ। ਕਾਰਜ ਪੁਰਵੋ ਧਾਰ ਪਗ ਮਾਥ, ਹਾਂ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਅੱਗੇ ਆਪਣਾ ਮੱਥਾ ਰੱਖ ਕੇ ਮੱਥਾ ਟੇਕ ਕੇ ਇਹ ਜਿਹੜਾ ਚੌੜਗੜ੍ਹ ਦੇ ਕਿਲੇ ਜਿੱਤਣ ਦਾ ਮਹਾਨ ਕਾਰਜ ਇਸ ਨੂੰ ਪੂਰਾ ਕਰਾਂਗਾ। ਇਮ ਕਹਿ ਤਿਆਰ ਕੀਨ ਬੁੱਧਵਾਨ। ਇਸ ਰਾਕਵਰ ਪਾਤਸ਼ਾਹ ਨੇ ਕਹਿ ਕੇ ਜਿਹੜੇ ਕੋਈ ਬੁੱਧੀਵਾਨ ਹੈ ਉਹਨਾਂ ਨੂੰ ਤਿਆਰ ਕੀਤਾ ਹੈ। ਪੜਿਓ ਪਾਰਸੀ ਇਲਮ ਮਹਾਨ। ਜਿਹੜਾ ਬੁੱਧੀਵਾਨ ਕਹਿੰਦੇ ਤਕੜੀ ਇਲਮ ਵਿਦਿਆ ਜਿਹੜੀ ਫਾਰਸੀ ਦੀ ਪੜਿਆ ਹੋਇਆ ਸੀ। ਨਿਤ ਸਤ ਸੰਗੀ ਮਧੁਰ ਕਹਿ। ਹਮੇਸ਼ਾ ਸਤਸੰਗਤ ਕਰਨ ਵਾਲਾ ਸੀ ਸਿਆਣਿਆਂ ਦੀ, ਤੇ ਮਿੱਠਾ ਬੋਲਣ ਵਾਲਾ ਸੀ, ਮਿੱਠਾ ਕਹਿਣ ਵਾਲਾ ਸੀ। ਬਿਮਲ ਰਿਦਾ ਜੋ ਸਭ ਬਿਦ ਲਹਿ। ਉਜਰ ਹਿਰਦੇ ਵਾਲਾ ਸੀ ਜੋ ਸਭ ਤਰ੍ਹਾਂ ਦੀ ਗੱਲਬਾਤ ਨੂੰ ਲਹਿ ਕੀਏ ਜਾਣਦਾ ਹੈ ਸੀ। ਸਾਥ ਉਪਾਇਨ ਉੱਤਮ ਦੀਨਸ। ਐਸਾ ਬੁੱਧੀਵਾਨ ਮੁਨਸ਼ੀ ਤਿਆਰ ਕੀਤਾ ਤੇ ਉਹਦੇ ਨਾਲ ਚੰਗੀਆਂ ਚੰਗੀਆਂ ਜਿਹੜੀ ਉੱਤਮ ਭੇਟਾਂ ਵਾ ਉਹ ਦੇ ਦਿੱਤੀਆਂ ਹਨ। ਜਰੀ ਵਸਤਰ ਪਸ਼ਮੰਬਰ ਲੀਨਸ। ਭੇਟਾਂ ਵਾ ਜਰੀਦਾਰ ਬਸਤਰ ਤੇ ਹੋਰ ਜਿਹੜੇ ਪਸ਼ਮੀਨੇ ਦੇ ਬਸਤਰ ਹੈ ਉਹ ਪਾਤਸ਼ਾਹ ਨੇ ਦਿੱਤੇ, ਮੁਨਸ਼ੀ ਨੇ ਲੈ ਲਏ ਹਨ। ਇਤਿਆਦਿਕ ਲੈ ਦਰਬ ਕਨੇਰਾ। ਇਸ ਤੋਂ ਆਦਿ ਲੈ ਕੇ ਵਸਤੂਆਂ ਉੱਤਮ ਤੇ ਹੋਰ ਬਹੁਤਾ ਤਲ ਲੈ ਕੇ ਚੱਲਿਓ ਗੁਰੂ ਦਿਸ਼ ਭਾਵ ਬਡੇਰਾ। ਜਿਹੜਾ ਮੁਨਸ਼ੀ ਅਕਬਰ ਦਾ ਭੇਜਿਆ ਹੋਇਆ ਗੁਰੂ ਅਮਰਦਾਸ ਸਾਹਿਬ ਜੀ ਤਰਫ ਚੱਲ ਪਿਆ, ਬਹੁਤ ਵੱਡਾ ਭਾਵ ਕੀ ਪ੍ਰੇਮ ਰੱਖਦਾ ਹੋਇਆ। ਹੁਣ ਅਕਬਰ ਨੇ ਸਿੱਖ ਸੋ ਕਹਿਓ। ਹਾਏ ਇਸੇ ਤਰ੍ਹਾਂ ਉਹ ਸਿੱਖ ਨੂੰ ਜਾਂ ਭਾਵ ਹੈ ਵੀ ਜਿਹੜਾ ਟੋਡਰ ਮਲ ਦੀਵਾਨ ਤੇ ਤਾਹਰ ਬੇਗ ਸੂਬਾ ਸੀ ਇਹਨੂੰ ਕਿਹਾ ਹੈ। ਗੁਰੂ ਬਿਰਤਾਂਤ ਸਰਬ ਤੈ ਲਹਿਓ। ਇਹ ਤੁਸਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਦਾ ਸਾਰਾ ਪ੍ਰਸੰਗ ਹੀ ਲਹਿਓ ਕੀਏ ਜਾਣਿਆ ਹੋਇਆ ਹੈ। ਤੂੰ ਭੀ ਗਮ ਨਾ ਇਸਕੇ ਸਾਥ। ਇਸ ਕਰਕੇ ਵੀ ਐ ਵੇ ਟੋਡਰ ਮਲ ਦੀਵਾਨ ਤਾਹਰ ਵੀ ਸੂਬੇ ਤੂੰ ਵੀ ਇਹ ਮੁਨਸ਼ੀ ਦੇ ਨਾਲ ਹੀ ਚਲਾ ਜਾ। ਮਮ ਦਿਸ਼ ਤੇ ਕਹ ਪਗ ਮਾਥ। ਮੇਰੀ ਤਰਫੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕ ਮੱਥਾ ਮਸਤਕ ਰੱਖ ਕੇ ਜਥਾ ਬਚਨ ਸ੍ਰੀ ਮੁਖ ਤੇ ਕਹਿ। ਫਿਰ ਵੀ ਜਿਸ ਤਰ੍ਹਾਂ ਵੀ ਸਵਾਏ ਮਾਨ ਮੁਖ ਤੋਂ ਗੁਰੂ ਅਮਰਦਾਸ ਸਾਹਿਬ ਜੀ ਬਚਨ ਕਹਿਣਗੇ। ਤੁਮ ਸੰਗ ਬਹੁਤ ਆਸਾਡਨੀ ਹੈ। ਉਹ ਜਿਹੜੇ ਬਚਨ ਹੈ ਕਹਿੰਦੇ ਮੇਰੇ ਤੱਕ ਤੁਸੀਂ ਛੇਤੀ ਪਹੁੰਚਾਉਣੇ ਆ ਕਿਉਂਕਿ ਤੁਹਾਡੇ ਨਾਲ ਬਹੁਤ ਜਿਹੜੀਆਂ ਸਾਂਝਣੀ ਊਠਣੀਆਂ ਹੈਗੀਆਂ। ਉਹ ਪਿਛਲੇ ਸਮੇਂ ਜਿਹੜਾ ਕੋਈ ਡਾਕ ਦਾ ਕੰਮ ਹੈ ਊਸ਼ਣੀਆਂ ਕਰਦੀਆਂ ਹੁੰਦੀਆਂ ਸੀ, ਜਾਣੀ ਉਹ ਡਾਕ ਜੀ ਦੇ ਕੇ ਜਾਂ ਕੋਈ ਜਿਹੜਾ ਕੋਈ ਸੁਨੇਹਾ ਉਹ ਪੁੱਤਰ ਜਾ ਦੇ ਕੇ ਊਸ਼ਣੀ ਵਾਲੇ ਨੂੰ ਦੇ ਦੇਣਾ, ਉਹਨੇ ਪੁਜਾ ਲੈਣੀ ਤੇ ਅੱਗੇ ਫਿਰ ਉਹ ਮਜ਼ਲ ਜਦੋਂ ਪੂਰੀ ਹੋ ਜਾਂਦੀ ਉੱਥੇ ਅੱਗੇ ਹੋਰ ਊਸ਼ਣੀ ਵਾਲਾ ਖੜੋਤਾ ਹੁੰਦਾ ਸੀ, ਇਹ ਹੰਬ ਜਾਣੀ ਤੇ ਉਹ ਤਿਆਰ ਖੜੋਤਾ ਹੁੰਦਾ ਸੀ, ਉਹਨੂੰ ਉਹ ਪੁੱਤਰ ਜਾ ਦੇ ਕੇ ਉਹਨੇ ਉੱਥੋਂ ਅੱਗੇ ਪੁਜਾ ਲੈਣੀ ਊਸ਼ਣੀ। ਅੱਗੇ ਫਿਰ ਉਹ ਇਵੇਂ ਖੜਾ ਹੁੰਦਾ ਸੀ ਤਿਆਰ ਪਰ ਤਿਆਰ, ਜਦੋਂ ਇਹਨੇ ਜਾ ਕੇ ਹੰਬ ਜਾਣੀ ਦਮ ਲੈਣ ਲੱਗਾ ਉਹਨੂੰ ਫੜਾ, ਉਹਨੇ ਫਿਰ ਭੱਜ ਪੈਣਾ ਉੱਥੋਂ। ਇਸ ਤਰ੍ਹਾਂ ਜਾਣੀ ਅੱਜ ਕੱਲ੍ਹ ਤਾਂ ਹਵਾਈ ਜਹਾਜ਼ ਆ ਨਾ, ਰੇਲ ਚੱਲਦੀ, ਬੱਸਾਂ ਚੱਲਦੀਆਂ ਵੀ ਇਉਂ ਚੱਲਦੀ ਹੈ, ਅਤੇ ਊਸ਼ਣੀਆਂ ਰਾਹੀਂ ਸਾਰਾ ਹੀ ਇਸ ਛੇਤੀ ਸੁਨੇਹਾ ਪੁੱਜਦਾ ਸੀ। ਡਾਕ ਛੇਤੀ ਇਸ ਢੰਗ ਨਹੀਂ ਪਾਤਸ਼ਾਹ ਦੀ ਪੁੱਜਦੀ ਸੀ। ਇਹ ਕਹਿ ਰਿਹਾ ਵੀ ਤੇਰੇ ਨਾਲ ਵੀ ਊਸ਼ਣੀਆਂ ਵਾਲੇ ਮੈਂ ਭੇਜ ਰਿਹਾ ਜੋ ਛੇਤੀ ਸੁਨੇਹਾ ਪਹੁੰਚਾਉਣਗੇ। ਆਤਸ਼ਾ ਤੁਰਤ ਪਠਾਵਹ ਸੁਧ ਕੋ। ਇਸ ਕਰਕੇ ਵੀ ਜਿਹੜੀ ਇਹ ਖਬਰਸਾਰ ਹੈ ਨਾ, ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਵਚਨ ਗਾਉਣ, ਉਹ ਬੜੀ ਛੇਤੀ ਮੇਰੇ ਕੋਲ ਭੇਜ ਦੇਣੀ। ਸੇਵਹ ਸਤਿਗੁਰ ਕਰ ਸੁਧ ਬੁੱਧ ਕੋ। ਐਵੇਂ ਮੁਨਸ਼ੀ ਤਥਾ ਤਾਹਰ ਵੇਗ ਸੂਬੇ ਜਾਂ ਟੋਡਰ ਮਲ ਦੀਵਾਨ, ਵੀ ਸਤਿਗੁਰੂ ਦੀ ਤੁਸੀਂ ਸੇਵਾ ਕਰਨੀ ਚੰਗੀ ਸ਼ੁੱਧ ਬੁੱਧੀ ਨਾਲ। ਅਕਬਰ ਤੇ ਰੁੱਖ ਸਦ ਹੋਏ ਚੱਲੇ। ਇਸ ਤਰ੍ਹਾਂ ਜਿਹੜਾ ਅਕਬਰ ਪਾਤਸ਼ਾਹ ਉਹ ਤੋਂ ਮੁਨਸ਼ੀ ਤਾਹਰ ਵੇਗ ਸੂਬਾ ਟੋਡਰ ਮਲ ਦੀਵਾਨ ਵਿਦਾ ਹੋ ਕੇ ਚੱਲ ਪਏ। ਕਰਤ ਉਤਾਇਲ ਮਾਰਗ ਚੱਲੇ। ਬੜੀ ਤੇਜ਼ੀ ਕਰਦੇ ਹੋਏ ਰਸਤੇ ਵਿੱਚ ਕਹਿੰਦੇ ਟਲ ਪਏ ਚੱਲ ਪਏ ਨੇ, ਲੱਗ ਬਿਸਰਾਮ ਹੈ ਗਮ ਨਾ ਦੂਰ ਹੈ, ਲਾਕੀਏ ਥੋੜਾ ਜਿਹਾ ਆਰਾਮ ਕਰਦੇ ਹੈ, ਦੂਰ ਕਿਤੇ ਜਾ ਕੇ ਡੇਰਾ ਪਾਉਂਦੇ, ਜਾਏ ਪਹੁੰਚੇ ਗੁਰੂ ਹਜੂਰ। ਅਖੀਰੀ ਕਹਿੰਦੇ ਮੁਨਸ਼ੀ ਤਾਹਰ ਵੇਗ ਤੇ ਟੋਡਰ ਮੱਲ, ਗੁਰੂ ਅਮਰਦਾਸ ਸਾਹਿਬ ਦੀ ਹਜੂਰੀ ਵੀ ਜਾ ਪਹੁੰਚੇ ਹਨ। ਗੋਇੰਦਵਾਲ ਸਿਵਰ ਕਰ ਦੀਨੀ, ਸ੍ਰੀ ਗੋਇੰਦਵਾਲ ਸਾਹਿਬ ਵਿੱਚ ਆ ਕੇ ਇਹਨਾਂ ਨੇ ਡੇਰਾ ਕਰ ਦਿੱਤਾ ਹੈ। ਦੀਨ ਦੀਨੀ ਤਾਂ ਨਹੀਂ ਹੈਗਾ, ਗੋਇੰਦਵਾਲ ਸਿਵਰ ਕਰ ਦੀਨ, ਹਾਂ ਗੋਇੰਦਵਾਲ ਪਹੁੰਚ ਕੇ ਡੇਰਾ ਕਰ ਦਿੱਤਾ, ਤੰਬੂ ਲਾ ਦਿੱਤਾ, ਸਗਰੀ ਭੇਟ ਹੱਥ ਧਰ ਲੀਨ, ਅਕਬਰ ਪਾਤਸ਼ਾਹ ਨੇ ਭੇਟਾਵਾਂ ਭੇਜੀਆਂ ਸੀ ਉਹ ਸਾਰੀਆਂ ਦੀਆਂ ਸਾਰੀਆਂ ਇਹਨਾਂ ਨੇ ਹੱਥ ਵਿੱਚ ਰੱਖ ਲਈਆਂ ਹਨ। ਸ੍ਰੀ ਗੁਰ ਅਮਰਦਾਸ ਨਿਜ ਥਾਏ, ਸੁਭਾਏ ਮਾਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਆਪਣੇ ਸਥਾਨ ਤੇ, ਵੱਡੀ ਬਾਪਿਕਾ ਕਹ ਬਨਵਾਏ, ਬਹੁਤ ਵੱਡੀ 84 ਪੌੜੀਆਂ ਵਾਲੀ ਬੋਲੀ ਇਸ ਨੂੰ ਬਨਵਾ ਰਹੇ ਸਨ, ਬੈਠਾ ਆਪ ਜਾਏ ਕਰ ਤਹਾਂ, ਮਹਾਰਾਜ ਕਿਤੇ ਕਿਤੇ ਆਪ ਵੀ ਉਹ ਬੋਲੀ ਸਾਹਿਬ ਦੇ ਨੇੜੇ ਜਾ ਬੈਠਦੇ ਹਨ। ਸ਼ਿਲਪੀ ਕਾਰ ਸਵਾਰ ਜਹਾਂ, ਜਿੱਥੇ ਉਹ ਕਾਰੀਗਰ ਬੋਲੀ ਸਾਹਿਬ ਨੂੰ ਬਣਾਉਣ ਦਾ ਕੰਮ ਸਵਾਰ ਰਹੇ ਕਰ ਰਹੇ ਹੈ। ਸ੍ਰੀ ਮੁਖ ਤੇ ਫੁਰਮਾਵਹਿ ਜਿਉਂ ਜਿਉਂ, ਗੁਰੂ ਅਮਰਦਾਸ ਸਾਹਿਬ ਜੀ ਜਿਵੇਂ ਜਿਵੇਂ ਆਪਣੇ ਮੁਖ ਤੋਂ ਫੁਰਮਾਉਂਦੇ ਹਨ ਕਹਿੰਦੇ ਹਨ, ਜਿਉਂ ਤ ਬਣਾਵਹਿ ਸ਼ਿਲਪੀ ਤਿਉਂ ਤਿਉਂ, ਜਿਵੇਂ ਜਿਵੇਂ ਜਿਹੜੇ ਰਾਜ ਮਿਸਤਰੀ ਆ ਉਸੇ ਵਿਉਂਤ ਨਾਲ ਢੰਗ ਨਾਲ ਉਹ ਬੋਲੀ ਸਾਹਿਬ ਬਣਾਉਂਦੇ, ਅਨਕ ਯਤਨ ਕੋ ਕਰਤੇ ਆਹੈ, ਅਨੇਕਾਂ ਤਰ੍ਹਾਂ ਦੇ ਜਿਹੜੇ ਯਤਨ ਹੀਲੇ ਕਰਦੇ ਰਹਿੰਦੇ ਹੈ। ਮਨ ਜੋ ਸੈਂਕਰੇ ਨਿਸ ਦਿਨ ਰਹੇ, ਆ ਕਹਿੰਦੇ ਸੈਂਕੜਿਆਂ ਦੀ ਤਦਾਰ ਵਿੱਚ ਹੀ ਰਾਹ ਦਿਨ ਮਨੁੱਖ ਇਹ ਬਣਾਉਣ ਦੇ ਯਤਨ ਵਿੱਚ ਹੀ ਲੱਗੇ ਰਹਿੰਦੇ ਹਨ। ਹੋਈ ਰਹਿਤ ਭੀਰ ਚੌ ਫੇਰੇ, ਉਹ ਬੋਲੀ ਸਾਹਿਬ ਦੇ ਇਰਦ ਗਿਰਦ ਬੜੀ ਭਾਰੀ ਬਣਾਉਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ। ਘਨੇ ਮਿਹਨਤੀ ਸਿੱਖ ਘਨੇਰੇ, ਬੜੇ ਮਿਹਨਤੀ ਮਜ਼ਦੂਰ ਵੀ ਹਨ ਤੇ ਬਹੁਤੇ ਸਿੱਖ ਵੀ ਹਨ ਜੋ ਗੁਰੂ ਕਾ ਲੰਗਰ ਛਕੀ ਸੇਵਾ ਵਿੱਚ ਡਟੇ ਰਹਿੰਦੇ ਹਨ। ਅਨਕ ਦੇਸ਼ ਤੇ ਸੰਗਤ ਆਵੇ, ਇਸੇ ਤਰ੍ਹਾਂ ਅਨੇਕਾਂ ਦੇਸ਼ਾਂ ਵਿੱਚੋਂ ਥਾਵਾਂ ਵਿੱਚੋਂ ਗੁਰੂ ਦੀਆਂ ਸਿੱਖ ਸੰਗਤਾਂ ਆਉਂਦੀਆਂ ਹਨ। ਦਰਸ਼ਨ ਦਰਸ ਕਾਮਨਾ ਪਾਵੇ, ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਦਰਸ ਕੀਏ ਕਰਕੇ ਮਨ ਦੀਆਂ ਕਾਮਨਾ ਪਾਉਂਦੀਆਂ। ਤਿਸ ਦਿਨ ਭੋਰ ਹੋਤ ਜਬ ਆਏ, ਕਹਿੰਦੇ ਜਦੋਂ ਇੱਧਰ ਮੁਨਸ਼ੀ ਤੇ ਬਾਕੀ ਤਾਹਰ ਵੇਗ ਸੂਬਾ ਟੋਡਰ ਮੱਲ ਦੀਵਾਨ ਆ ਗਏ ਸੀ ਉਸ ਦਿਨ, ਕਹਿੰਦੇ ਸਵੇਰ ਸਾਰ ਹੁੰਦਿਆਂ ਹੋਇਆਂ ਬੈਠੇ ਗੁਰ ਮਸਨੰਦ ਬਿਛਾਏ, ਗੁਰੂ ਅਮਰਦਾਸ ਸਾਹਿਬ ਜੀ ਗੁਰਤਾ ਗੱਦੀ ਦਾ ਸਿੰਘਾਸਨ ਸਜਾ ਕੇ ਬੈਠ ਗਏ। ਦੇਸ਼ ਦੇਸ਼ ਤੇ ਸਿੱਖ ਚੱਲ ਆਏ, ਗੁਰੂ ਮਹਾਰਾਜ ਦੇ ਦਰਸ਼ਨ ਦਰਾਰ ਕਰਨ ਵਾਸਤੇ ਦੇਸਾਂ ਦੇਸਾਂ ਤੋਂ ਸਿੱਖ ਚੱਲ ਕੇ ਆ ਗਏ। ਧਰੈ ਉਪਾਇਨ ਸੀਸ ਨਿਵਾਏ, ਆਪੋ ਆਪਣੀਆਂ ਭੇਟਾਵਾਂ ਸਤਿਗੁਰੂ ਅੱਗੇ ਰੱਖਦੇ ਇੱਥੇ ਸਿਰ ਨਵਾਉਂਦੇ ਵਾਰੀ ਵਾਰੀ, ਬੈਠੇ ਸ਼ਬਦ ਗਾਵਨ ਹੋਤ, ਗੁਰੂ ਅਮਰਦਾਸ ਸਾਹਿਬ ਜੀ ਸਿੰਘਾਸਨ ਤੇ ਬੈਠੇ ਰਾਗੀ ਸਿੱਖਾਂ ਵੱਲੋਂ ਸ਼ਬਦ ਦਾ ਗਾਉਣਾ ਹੋ ਰਿਹਾ ਹੈ। ਗੁਰ ਸਿੱਖੀ ਕਹੁ ਕਰਤ ਉਦੋਤ, ਹਾਂ ਇਸ ਤਰ੍ਹਾਂ ਕਹਿੰਦੇ ਰਾਗਾਂ ਵਿੱਚ ਕੀਰਤਨ ਕਰਕੇ ਗੁਰਸਿੱਖੀ ਨੂੰ ਪ੍ਰਗਟ ਕਰ ਰਹੇ, ਯਾਨੀ ਗੁਰਸਿੱਖੀ ਦੀ ਮਹਿਮਾ ਕਰ ਰਹੇ ਹੈ ਗੁਰਬਾਣੀ ਕੀਰਤਨ ਦੁਆਰਾ। ਇਤਨੇ ਮਹਿ ਅਕਬਰ ਕੇ ਮਾਨਵ, ਇੰਨੇ ਸਮੇਂ ਦੇ ਵਿੱਚ ਜਿਹੜੇ ਅਕਬਰ ਪਾਤਸ਼ਾਹ ਨੇ ਭੇਜੇ ਹੋਏ ਮਨੁੱਖ ਸਨ, ਮੁਨਸ਼ੀ ਤੇ ਤਾਹਰ ਵੇਗ ਤੇ ਟੋਡਰ ਮੱਲ ਦੀਵਾਨ, ਆਏ ਸੰਗ ਪਾਇਨ ਠਾਵਨ, ਆਏ ਸੰਗ ਉਪਾਇਨ ਠਾਨਵ, ਆਏ ਸੰਗ ਉਪਾਇਨ ਠਾਨਵ, ਕਹਿੰਦੇ ਆਏ ਹਨ ਨਾਲ ਪਚਾਵਾਂ ਜਿਹੜੀਆਂ ਠਾਨਵਕੀਏ ਲੈ ਕੇ ਹੱਥ ਜੋਰ ਧਰ ਦੀਨ ਅਗਾਰੀ ਸਾਰੀਆਂ ਜਿਹੜੀਆਂ ਭੇਟਾਂ ਮਾਂ ਬਣਾ ਸਵਾਰ ਕੇ ਹੱਥ ਜੋੜ ਕੇ ਸਤਿਗੁਰੂ ਦੇ ਅੱਗੇ ਰੱਖ ਦਿੱਤੀਆਂ ਇਹਨਾਂ ਨੇ ਹੋਏ ਦੀਨ ਮਨ ਬੰਧਨ ਧਾਰੀ ਮਨ ਦੇ ਵਿੱਚ ਬਹੁਤ ਆਏ ਨਿਮਾਣੇ ਹੋ ਕੇ ਨਿਮਰਤਾ ਸਹਿਤ ਹੋ ਕੇ ਨਮਸਕਾਰ ਕੀਤੀ ਗੁਰ ਪੁੱਛੇ ਤੁਮ ਕਿਤ ਤੇ ਆਏ ਗੁਰੂ ਮਹਾਰਾਜ ਨੇ ਦੇਖ ਕੇ ਪੁੱਛਿਆ ਵੀ ਤੁਸੀਂ ਕਿਸ ਤੋਂ ਆਏ ਹੋ ਭੇਟ ਮੋਲ ਬਹੁ ਵਸਤੂ ਲਿਆਏ ਆ ਜਿਹੜੀ ਭੇਟ ਹੈ ਵਸਤੂ ਆ ਬੜੀ ਚੰਗੇ ਮੁੱਲ ਦੀ ਬਹੁਤੇ ਮੁੱਲ ਦੀ ਤੁਸੀਂ ਲੈ ਕੇ ਆਏ ਹੋ ਉਹ ਕਾਰਜ ਗੁਰਪੁਰਿਓ ਤੁਮਾਰੋ ਇਹ ਦੱਸੋ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ ਕਿਹੜਾ ਤੁਹਾਡਾ ਮਹਾਨ ਕਾਰਜ ਪੂਰਾ ਕੀਤਾ ਹੈ ਕਹਿ ਜਾਚਨ ਕੋ ਚਾਹਤ ਉਚਾਰੋ ਬਈ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਤੁਸੀਂ ਕੋਈ ਨਾ ਕੋਈ ਮੰਗਿਆ ਚਾਹੁੰਦੇ ਹੋ ਸਾਨੂੰ ਉਚਾਰੋ ਸਾਨੂੰ ਦੱਸੋ ਸੁਣ ਕੇ ਨਵੀ ਸਿੰਧ ਕਰ ਜੋਰੇ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸੋਂ ਸੁਣ ਕੇ ਜਿਹੜਾ ਮੁਨਸ਼ੀ ਸੀ ਇਸਨੇ ਹੱਥ ਜੋੜੇ ਹਨ ਸ਼ਾਹਨ ਸ਼ਾਹ ਤੁਮ ਚਰਨ ਨਿਹੋਰੇ ਇਹ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਦਾ ਜਿਹੜਾ ਪਾਤਸ਼ਾਹ ਅਕਬਰ ਉਹਨੇ ਤੁਹਾਡੇ ਚਰਨਾਂ ਨੂੰ ਮਨਾਇਆ ਪੂਜਿਆ ਹੈ ਰਾਵਰ ਨਿਕਟ ਪਠਾਵਨ ਕੀਨੇ ਮਹਾਰਾਜ ਜੀ ਦੇ ਚਰਨਾਂ ਦੇ ਕੋਲ ਬੇਨਤੀ ਕਰਨ ਵਾਸਤੇ ਸਾਨੂੰ ਭੇਜਣਾ ਕੀਤਾ ਉਹ ਪਾਤਸ਼ਾਹ ਨੇ ਜਸ ਤੁਮਰੋ ਸਰਵਨਨ ਸੁਣ ਲੀਨੇ ਕਿਉਂਕਿ ਉੱਥੇ ਹੀ ਮਹਾਰਾਜ ਜੀ ਦਾ ਸ੍ਰੇਸ਼ਟ ਜਿਹੜਾ ਜਸ ਹੈ ਉਹ ਪਾਤਸ਼ਾਹ ਨੇ ਕੰਨਾਂ ਵਿੱਚ ਸੁਣ ਲਿਆ ਹੋਇਆ ਪਠੀ ਉਪਾਇਨ ਸ਼ਰਧਾ ਧਾਰਕੈ ਅਕਬਰ ਪਾਤਸ਼ਾਹ ਨੇ ਮਹਾਰਾਜ ਜੀ ਦੇ ਵਾਸਤੇ ਬੜੀ ਸ਼ਰਧਾ ਧਾਰ ਕੇ ਭੇਟਾ ਭੇਜੀ ਹੈ ਵਾਰ ਵਾਰ ਬਹੁ ਬਿਨੈ ਉਚਾਰਕੈ ਆਪਣੇ ਵੱਲੋਂ ਵਾਰ ਵਾਰ ਬਹੁਤੀਆਂ ਬੇਨਤੀਆਂ ਵੀ ਕਹੀਆਂ ਹਨ ਸਭ ਪੀਰਨ ਤੇ ਹੋਏ ਨਿਰਾਸੇ ਮਹਾਰਾਜ ਅਕਬਰ ਪਾਤਸ਼ਾਹ ਨੇ ਸਾਨੂੰ ਕਹਿ ਕੇ ਭੇਜਿਆ ਵੀ ਗੁਰੂ ਅਮਰਦਾਸ ਸਾਹਿਬ ਨੂੰ ਦੱਸਣਾ ਕਿ ਮਹਾਰਾਜ ਮੈਂ ਸਾਰੇ ਪੀਰਾਂ ਫਕੀਰਾਂ ਵੱਲੋਂ ਨਿਰਾਸਾ ਹੋ ਕੇ ਪਠਿਓ ਹਮ ਹੈ ਕੋ ਰਾਵਰ ਪਾਸੇ ਇਸ ਕਰਕੇ ਮਹਾਰਾਜ ਹੁਣ ਸਾਨੂੰ ਪਾਤਸ਼ਾਹ ਨੇ ਤੁਹਾਡੇ ਕੋਲ ਭੇਜਿਆ ਹੈ ਕੀਰਤ ਸ੍ਰੀ ਨਾਨਕ ਕੀ ਸੁਣ ਕੇ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਸੁਣ ਕੇ ਗੁਰ ਅੰਗਦ ਕੀ ਗੁਰਤਾ ਗੁਣ ਕੈ ਜੋ ਗੁਰੂ ਅੰਗਦ ਸਾਹਿਬ ਮਹਾਰਾਜ ਉਹਨਾਂ ਦੇ ਗੁਰਤਾ ਗੱਦੀ ਦੀ ਗੁਰਤਾ ਕੀ ਗੌਰਵਤਾ ਵਡਿਆਈ ਨੂੰ ਵਿਚਾਰ ਕੇ ਰਾਵਰ ਕੀ ਮਹਿਮਾ ਕਹ ਮਾਨ ਜੀ ਦੀ ਵੀ ਜਿਹੜੀ ਮਹਾਨ ਮਹਿਮਾ ਉਹਨੂੰ ਮਨ ਵਿੱਚ ਮੰਨ ਕੇ ਸਮਝ ਪਠਿਓ ਹਮੈ ਅਕਬਰ ਸੁਲਤਾਨ ਮਹਾਰਾਜ ਜਿਹੜਾ ਦਿੱਲੀ ਦਾ ਅਕਬਰ ਪਾਤਸ਼ਾਹ ਹੈ ਉਸਨੇ ਸਾਨੂੰ ਬੇਨਤੀ ਕਰਨ ਲਈ ਭੇਜਿਆ ਹੈ ਕੀਨਸ ਦਿੱਲੀ ਤੇ ਪ੍ਰਸਥਾਨ ਮਹਾਰਾਜ ਕੋਈ ਸਮਾਂ ਪਹਿਲਾਂ ਦਿੱਲੀ ਤੋਂ ਚਪੈੜਕਰ ਦੇ ਕਿਲੇ ਉੱਪਰੋਂ ਨੇ ਫਤਿਹ ਕਰਨ ਵਾਸਤੇ ਕਹਿੰਦੇ ਜਾਣਾ ਕੀਤਾ ਬਿਗਰ ਪਰੇ ਰਾਜਪੂਤ ਮਹਾਨ ਜੈਮਲ ਤੇ ਫਤਾ ਦੋਵੇਂ ਭਰਾ ਰਾਜਪੂਤ ਪਾਤਸ਼ਾਹ ਨਾਲ ਵਿਗੜ ਪਏ ਸਨ ਤਹਾਂ ਜੰਗ ਐਸੋ ਕੁਛ ਹੋਵਾ ਉੱਥੇ ਮਹਾਰਾਜ ਚਿਤੌੜ ਦਰਦ ਕਿਲੇ ਦੇ ਉੱਪਰ ਬੜਾ ਇਸ ਤਰ੍ਹਾਂ ਦਾ ਕੋਈ ਜੰਗ ਜਦ ਹੋਇਆ ਗਨ ਸੋ ਭਟਨ ਕੋ ਰਣ ਥਲ ਸੋਵਾ ਹਟਦਾ ਨੀ ਨੇ ਗਨ ਸੋ ਤੈਨੂੰ ਕਿੰਨੇ ਵਾਰੀ ਦੱਸਿਆ ਸੁਪਟਨ ਹੁੰਦਾ ਫਿਰ ਸੁਪਟਨੀ ਕਹਿੰਦਾ ਗਨ ਸੁਪਟਨ ਕੋ ਰਨ ਥਲ ਸੋਵਾ ਕਿਤੇ ਵੀ ਸੁਪਟਨ ਨਹੀਂ ਆਉਂਦਾ ਸੁਪਟ ਆਊਗਾ ਸੁਪਟਨ ਆਊਗਾ ਅਰਥੀ ਤਾਂ ਗਲਤ ਹੈ ਜਿਹੜਾ ਤੂੰ ਕਰੀ ਜਾਂਦਾ ਗਨ ਸੁਪਟਨ ਕੋ ਰਨ ਥਲ ਸੋਵਾ ਕਹਿੰਦੇ ਸੂਹ ਸੂਰਬੀਰਾਂ ਦਾ ਜਿਹੜਾ ਉਹ ਜੰਗ ਵਾਲਾ ਥਾਂ ਹੈ ਉੱਥੇ ਉਹ ਸੌ ਗਏ ਸਦਾ ਦੀ ਨੀਂਦ ਸੌ ਗਏ ਹਨ ਤੋਪੈ ਬਹੁਤ ਬਰਖ ਚਲਵਾਈ ਆ ਸਾਡੇ ਪਾਤਸ਼ਾਹ ਨੇ ਬਹੁਤ ਸਾਲਾਂ ਤੱਕ ਚਿਤੌੜਗੜ ਦੇ ਕਿਸੇ ਨੂੰ ਮਾਰਨ ਵਾਸਤੇ ਚੋਣ ਵਾਸਤੇ ਬਦੂ ਤੋਪਾਂ ਚਲਵਾਈਆਂ ਧੂਮ ਧਾਰ ਨਭ ਮਹਿ ਬਹੁ ਛਾਈ ਆਕਾਸ਼ ਦੇ ਵਿੱਚ ਬਹੁਤਾ ਧੂੰਆਂ ਧਾਰ ਕਹਿੰਦੇ ਛਹਿ ਗਿਆ ਧੂੰਏ ਦੀਆਂ ਧਾਰਾਂ ਫੈਲ ਗਈਆਂ ਹਨ ਅਨਕ ਸੁਰੰਗਾ ਖੁਦ ਉਡਾਈ। ਹੋਰ ਜਿਹੜੀਆਂ ਅਨੇਕਾਂ ਵਿਰੋਧ ਦੀਆਂ ਸੁਰੰਗਾਂ ਪੁੱਟ ਕੇ ਉਹਨੂੰ ਉਡਾਉਣ ਦੀ ਕੋਸ਼ਿਸ਼ ਕੀਤੀ। ਲੱਖਾਂ ਜਵਾਲਾ ਬਮਨ ਛੁਟਾਈ। ਲੱਖਾਂ ਜਿਹੜੀਆਂ ਬੰਦੂਕਾਂ ਉਹ ਕਹਿੰਦੇ ਚੁਰਾਈਆਂ ਫੈਰ ਕਰਵਾਏ। ਨਿਕਸਹ ਵਹਿਰ ਦੁਰਗ ਤੇ ਰਾਜੇ। ਉਧਰ ਜਿਹੜੇ ਰਾਜੇ ਹੈ ਨਾ ਚਿਤੌੜਗੜ੍ਹ ਤੇ ਕਿਲੇ ਤੋਂ ਬਾਹਰ ਨਿਕਲਦੇ। ਵਜਹਿ ਜੁਝਾਊ ਚਾਹੁੰ ਦਿਸ ਬਾਜੇ। ਵਜਹਿ ਜੁਝਾਊ ਚਾਹੁੰ ਦਿਸ ਬਾਜੇ। ਚਾਹੁੰ ਦਿਸ ਵੇਖ ਲਾ ਪਹਿਲਾਂ ਹੈ ਚਾਹੁੰ ਦਿਸ। ਵਜਹਿ ਜੁਝਾਊ ਦੋਹ ਦਿਸ ਬਾਜੇ। ਅਰਥ ਦਾ ਕਿੰਨਾ ਫਰਕ ਪੈ ਜਾਣਾ, ਕਿਤੇ ਦੋਹ ਦਿਸ ਕਿਤੇ ਚਾਹੁੰ ਦਿਸ। ਦੋਹਾਂ ਤਰਫਾਂ ਤੋਂ ਕਹਿੰਦੇ ਜੂਝਣ ਵਾਲੇ ਬਾਜੇ ਵੱਜਦੇ ਹਾਂ। ਯੋਧਾ ਫਿਰ ਹੈ ਪਰਸਪਰ ਘਨੇ। ਆਪੋ ਵਿੱਚ ਜਿਹੜੇ ਜੰਗੀ ਯੋਧੇ ਬਹੁਤ ਭਿੜਦੇ ਬੜਾ ਲੜਦੇ ਹਨ। ਲੜ ਹੈ ਮਰ ਹੈ ਗਿਰ ਸ੍ਰੋਣਤ ਸਨੇ। ਲੜਦੇ ਹੈ ਮਰਦੇ ਹੈ ਲਹੂ ਦੇ ਨਾਲ ਭਿੱਜੇ ਹੋਏ ਲਿਬੜੇ ਹੋਏ ਡਿੱਗ ਪੈਂਦੇ ਹਨ। ਇਸ ਬਿਧ ਮਚ ਹੈ ਘੋਰ ਸੰਗਰਾਮ। ਇਹ ਗੁਰੂ ਅਮਰਦਾਸ ਸਾਹਿਬ ਜੀ ਇਸ ਤਰ੍ਹਾਂ ਤੋੜਦੇ ਕਿਲੇ ਨੂੰ ਫਤਿਹ ਕਰਨ ਵਾਸਤੇ ਬੜਾ ਭਿਆਨਕ ਜੰਗ ਮਚ ਰਿਹਾ। ਲੱਖ ਨਰ ਪਹੁੰਚੇ ਜਮ ਧਾਮ। ਰੋਜ਼ ਦੀ ਰੋਜ਼ ਮਰ ਕੇ ਲੱਖਾਂ ਲੋਕ ਜਵਾਂ ਦੇ ਘਰ ਪਹੁੰਚ ਰਹੇ ਹੈ। ਅਨਕ ਉਪਾਉ ਸ਼ਾਹ ਕਰ ਰਹੇ ਹੋ। ਸਾਡਾ ਮਹਾਰਾ ਅਕਬਰ ਪਾਤਸ਼ਾਹ ਜੰਗ ਨੂੰ ਫਤਿਹ ਕਰਨ ਵਾਸਤੇ ਬੜੇ ਉਪਰਾਲੇ ਹੀਲੇ ਕਰ ਰਿਹਾ। ਗੜ ਚਿਤੌੜ ਕੋ ਕਿਉਂ ਹੂੰ ਨਾ ਲਹੇ। ਪਰ ਫੇਰ ਵੀ ਜਿਹੜਾ ਚਿਤੌੜ ਦਾ ਕਿਲਾ ਕਿਵੇਂ ਲੈ ਨਹੀਂ ਸਕਿਆ ਫਤਿਹ ਨਹੀਂ ਕਰ ਸਕਿਆ। ਸਭ ਪੀਰਨ ਕੇ ਬਾਕ ਸਿਮਰ ਕੈ। ਮਹਾਰਾ ਦਿੱਲੀ ਤੋਂ ਚੱਲਿਆ ਸੀ ਸਾਰੇ ਪੀਰਾਂ ਨੇ ਕਿਹਾ ਸੀ ਵੀ ਪਾਤਸ਼ਾਹ ਜਾਣ ਦੀ ਦੇਰੀ ਆ ਕਿਲਾ ਫਤਿਹ ਹੋ ਜਾਏਗਾ। ਬਚਨ ਕੀਤੇ ਚੇਤੇ ਕੀਤੇ ਰਹਿਓ ਸ਼ਾਹ ਅਚਰਜ ਉਰ ਧਰਕੈ। ਜਦੋਂ ਕਿਲਾ ਫਤਿਹ ਨਾ ਹੋਇਆ ਤੇ ਹੁਣ ਪਾਤਸ਼ਾਹ ਜਿਹੜਾ ਹਿਰਦੇ ਵਿੱਚ ਬੜੀ ਚਰਿਤਾ ਧਾਰਨ ਕਰ ਰਿਹਾ ਵੀ ਪੀਰ ਕਹਿੰਦੇ ਸੀ ਜਾਂਦਿਆਂ ਸਾਰ ਫਤਿਹ ਹੋ ਜਾਏ ਇੱਥੇ ਸਾਲ ਲੰਘ ਗਏ। ਕਾਰਜ ਸਰਿਓ ਨਾ ਜਬ ਕਿਸ ਭਾਂਤ। ਹਮਾਰਾ ਪੀਰਾਂ ਦੇ ਬਚਨ ਅਨੁਸਾਰ ਵੀ ਤੇ ਇਧਰ ਜੰਗ ਯੁੱਧ ਕਰਨ ਨਾਲ ਵੀ ਕਿਸੇ ਤਰ੍ਹਾਂ ਵੀ ਇਹ ਜਿਹੜਾ ਕੰਮ ਸਵਰਿਆ ਨੀ ਪੂਰਾ ਨੀ ਹੋਇਆ ਸਿਰੇ ਨੀ ਚੜਿਆ। ਸੁਣ ਤੁਮਰੀ ਕੀਰਤ ਅਵਜਾਤ। ਹੇ ਅਕਬਰ ਪਾਤਸ਼ਾਹ ਨੇ ਹੇ ਗੁਰੂ ਅਮਰਦਾਸ ਸਾਹਿਬ ਤੁਹਾਡੀ ਜਿਹੜੀ ਉੱਜਲ ਕੀਰਤੀ ਸੁਣੀ। ਬਚਨ ਆਪ ਕੇ ਸੁਣ ਬੇ ਕਾਰਨ। ਇਸ ਕਰਕੇ ਆਪ ਜੀ ਦੇ ਮੁਖ ਤੋਂ ਜੋ ਮਹਾਰਾ ਬਚਨ ਹੋਣਗੇ ਉਹ ਚਿਤੌੜਗੜ੍ਹ ਦੇ ਫਤਿਹ ਕਿਲੇ ਦੇ ਫਤਿਹ ਸੰਬੰਧ ਵਿੱਚ ਉਹ ਸੁਣਨ ਵਾਸਤੇ। ਪਠਿਓ ਉਤਾਇਲ ਕਾਜ ਸੁਧਾਰਨ। ਚਿਤੌੜਗੜ੍ਹ ਦਾ ਜਿਹੜਾ ਮਹਾਨ ਕਾਜ ਅਨੁਸਾਰਨ ਵਾਸਤੇ ਸਾਨੂੰ ਮਹਾਰਾਜ ਭੇਜਿਆ ਆਪ ਜੀ ਦੇ ਪਾਸ। ਹਮਰਾਵਰ ਕੀ ਸਰਨੀ ਪਰੇ। ਇਸ ਕਰਕੇ ਹੇ ਗੁਰੂ ਅਮਰਦਾਸ ਸਾਹਿਬ ਜੀ ਅਕਬਰ ਪਾਤਸ਼ਾਹ ਵੱਲੋਂ ਅਸੀਂ ਆ ਕੇ ਆਪ ਜੀ ਦੀ ਸ਼ਰਨ ਵਿੱਚ ਪਏ ਹਾਂ। ਪੂਰਹ ਪੈਜ ਤਹਾਂ ਜਿਮ ਕਰੇ। ਹਾਂ ਜਿਵੇਂ ਵੀ ਮਹਾਰਾ ਆਪ ਕਰ ਸਕਦੇ ਹੋ ਜਾਂ ਕਹੋਗੇ ਕਹੋਗੇ ਉਸੇ ਤਰ੍ਹਾਂ ਕੰਮ ਪੂਰਾ ਕਰ ਦੇਈਏ। ਸ੍ਰੀ ਨਾਨਕ ਗੁਰੂ ਨਾਨਕ ਸਾਹਿਬ ਜੀ ਸਨ ਉਹਨਾਂ ਦੇ ਨਾਲ ਸਾਡਾ ਜਿਹੜਾ ਵੱਡ ਵਡੇਰਾ ਹੈ ਬਾਬਰ। ਮਿਲ ਕਰ ਪਾਇਓ ਰਾਜ ਉਦਾਰੋ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮਿਲ ਕੇ ਸਾਡੇ ਵੱਡੇ ਬਾਬਰ ਨੇ ਰਾਜ ਭਾਗ ਪਾਇਆ। ਜਾਂ ਤੇ ਹਮ ਤਿੰਨ ਹੀ ਕੇ ਅਹੈ ਕਰਕੇ ਮਹਾਰਾ ਅਕਬਰ ਪਾਤਸ਼ਾਹ ਦਾ ਕਹਿੰਦਾ ਵੀ ਅਸੀਂ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਸਿੱਖ ਸੇਵਕ ਹਾਂ। ਹਮਰੀ ਸ਼ਰਨ ਆਪ ਹੀ ਲਹੈ। ਉਸ ਗੁਰਤਾ ਗੱਦੀ ਉੱਪਰ ਆਪ ਬੈਠੇ ਹੋ। ਸਾਡੀ ਜਿਹੜੀ ਇੱਜ਼ਤ ਵਿਰੋਧ ਸ਼ਰਮ ਹੈ ਆਪ ਜੀ ਨਹੀਂ ਹੈ। ਰਾਵਰ ਕੀ ਮੈਂ ਸੁਣੀ ਵਡਾਈ। ਪਾਤਸ਼ਾਹ ਨੇ ਕਹਿ ਕੇ ਭੇਜਿਆ ਵੀ ਆਪ ਜੀ ਦੀ ਮੈਂ ਬਹੁਤ ਵੱਡੀ ਵਡਿਆਈ ਸੁਣੀ। ਪਰ ਸ਼ਰਨ ਤਜ ਆਸ ਪਰਾਈ। ਜਿਹੜਾ ਹੋਰ ਨਾ ਦੂਜਿਆਂ ਦੀ ਆਸਾ ਛੱਡ ਕੇ ਗੁਰੂ ਅਮਰਦਾਸ ਸਾਹਿਬ ਜੀ ਚਰਨ ਛਰਨ ਜਾ ਪਵੇ ਤਿਸਕੇ ਸਦਾ ਸਹਾਈ ਹੋ। ਸੁਣਿਆ ਮਹਾਰਾਜ ਮਹਾਰਾਜ ਵੀ ਉਹ ਮਹਾਂਪਾਤਸ਼ਾਹ ਕਹਿੰਦੇ ਵੀ ਉਸਦੇ ਆਵਰੇ ਸਹਾਈ ਹੁੰਦੇ ਆ ਹਮੇਸ਼ਾ। ਚਿੰਤਾ ਸਾਗਰੀ ਸੰਕਟ ਖੋਤ, ਜਿਹੜੀ ਕੋਈ ਚਿੰਤਾ ਹੁੰਦੀ ਉਹ ਵੀ ਸਾਰੇ ਦੁੱਖ ਵੀ ਆਪ ਨਾਸ਼ ਖੋ ਦਿੰਦੇ ਹੋ। ਸ੍ਰੀ ਗੁਰ ਅਮਰਦਾਸ ਸੁਣ ਬੈਨ, ਇਸ ਰਾਏ ਮੁਨਸ਼ੀ ਦੇ ਰਾਹੀਂ ਜੋ ਅਕਰ ਪਾਤਸ਼ਾਹ ਨੇ ਬੇਨਤੀਆਂ ਦੇ ਬਚਨ ਕਹੇ ਸੀ ਗੁਰੂ ਅਮਰਦਾਸ ਸਾਹਿਬ ਜੀ ਨੇ ਸੁਣ ਕੇ। ਬ੍ਰਿਧ ਬੈਸ ਜਿਨ ਆਯੁਤ ਨੈਣ, ਬ੍ਰਿਧ ਬੈਸ ਜਿਨ ਆਯੁਤ ਨੈਣ, ਜਿਨ੍ਹਾਂ ਦੀ ਬਿਰਧ ਉਮਰਾ ਹੈ ਤੇ ਨੇਤਰ ਚੌੜੇ ਹਨ, ਸਤ ਬਰਖਨ ਲੋ ਪਹੁੰਚੇ ਜਾਏ, ਜਿਹੜੇ ਸੌ ਉਮਰ ਦੀ ਸੌ ਸਾਲ ਦੀ ਉਮਰ ਤੱਕ ਜਾ ਪਹੁੰਚੇ ਸਨ, ਬਿਸਦ ਸਮਰ ਬਦ ਬਿਸਦ ਸਦਨ ਬਰ ਬਦਨ ਸੁਹਾਏ, ਆ ਚਿੱਟਾ ਜਿਹੜਾ ਸਮਸ ਦਾੜਾ ਹੈ ਤੀਸਰਾ ਸ੍ਰੇਸ਼ ਜਿਹੜਾ ਮੁੱਖ ਹੈ ਸੋ ਵਨੀਕ ਹੋ ਰਿਹਾ। ਤਨ ਪ੍ਰਮਾਣ ਲਗ ਜਿਨ ਕੋ ਆਹੈ, ਸਰੀਰ ਦਾ ਜਿਹੜਾ ਪ੍ਰਮਾਣ ਕੀ ਅੰਦਾਜ਼ਾ ਹੈ ਉਹ ਜਿਵੇਂ ਲਗ ਮਧਰਾ ਜਾਈ ਹੈ, ਜਿਨ੍ਹਾਂ ਦਾ ਕਦ ਕਾਠ ਦਾ ਅੰਦਾਜ਼ਾ ਮਧਰਾ ਜਾਈ ਹੈ, ਤਬ ਵੀ ਤਪ ਤਾਪਹਿ ਅਤ ਰਹਿ, ਤਾਂ ਵੀ ਕਹਿੰਦੇ ਆਸਾ ਕਰਕੇ ਜਿਹੜਾ ਤਪ ਹੈ ਉਹ ਤਪਦੇ ਰਹਿੰਦੇ, ਆਸਾ ਕਰਕੇ ਬਹੁਤਾ ਤਪ ਕਰਦੇ ਖੜੇ ਹੋ ਕੇ ਭਗਤੀ ਕਰਦੇ ਰਹਿੰਦੇ ਹਾਂ। ਪਰਸ਼ੋਤਮ ਸਭ ਸੁਖ ਪਰ ਹਰ ਕੈ, ਪਰਸ਼ੋਤਮ ਪੁਰਸ਼ ਵਾਹਿਗੁਰੂ ਵੱਲੋਂ ਸੁਖ ਮਿਲੇ ਉਹ ਸਾਰਿਆਂ ਨੂੰ ਸੁਪਰੇ ਕਰਕੇ ਛੱਡ ਕੇ, ਕਸ ਹੈ ਸਰੀਰ ਕਸ਼ਟ ਨਿਤ ਧਰ ਕੈ, ਸਰੀਰ ਨੂੰ ਕਸ ਕੇ ਖਿੱਚ ਕੇ ਰੱਖਦੇ ਹੈ ਹਮੇਸ਼ਾ ਬੜਾ ਕਸ਼ਟ ਹੀ ਸਹਾਰਦੇ, ਸੁਣ ਕੇ ਸਿੱਖ ਕੇ ਬਾਕ ਸਦੀਨ, ਇਸ ਤਰ੍ਹਾਂ ਉਹ ਜਿਹੜਾ ਸਿੱਖ ਸੀ ਸਮਝਣਾ ਵੀ ਜਿਹੜਾ ਡੁੱਡਰ ਮੱਲ ਹੈ ਤਾਹਰ ਵੇਗ ਮੁਨਸ਼ੀ ਇਹਨਾਂ ਦੇ ਬਚਨਾਂ ਨੂੰ ਸੁਣ ਕੇ ਦੀਨਤਾ ਵਾਲੇ। ਅਕਬਰ ਸ਼ਰਧਾ ਜਾਨ ਨਵੀਨ, ਅਮਰਦਾਸ ਸਾਹਿਬ ਜੀ ਨੇ ਵੀ ਅਕਬਰ ਪਾਤਸ਼ਾਹ ਦੀ ਗੁਰੂ ਕਰਲੀ ਲਈ ਨਵੀਂ ਸ਼ਰਧਾ ਹੈ ਮਹਾਨ ਸ਼ਰਧਾ ਹੈ, ਦੂਰ ਦੇਸ਼ ਤੇ ਪਹੁੰਚੇ ਆਏ, ਇਸੇ ਕਰਕੇ ਦੂਰ ਦੇਸ਼ ਤੋਂ ਦੂਰ ਥਾਂ ਤੋਂ ਇੱਥੇ ਆ ਪਹੁੰਚੇ ਹਨ, ਇਨਕੀ ਆਸਾ ਪੂਰ ਕਰਾਏ, ਵਿਚਾਰਦੇ ਗੁਰੂ ਅਮਰਦਾਸ ਸਾਹਿਬ ਵੀ ਇਹਨਾਂ ਦੀ ਆਸਾ ਹੁਣ ਪੂਰੀ ਕਰਾ ਦੇਈਏ, ਇਮ ਮਨ ਠਾਨ ਮਹਾਨ ਕਿਰਪਾਲ, ਮਹਾਨ ਦਿਆਲੂ ਕਿਰਪਾਲੂ ਸਤਿਗੁਰੂ ਜੀ ਨੇ ਆਪਣੇ ਮਨ ਵਿੱਚ ਧਾਰ ਕੇ, ਬੋਲਤ ਭਏ ਬਾਕ ਤਿਸ ਕਾਲ, ਉਸ ਸਮੇਂ ਇਸ ਤਰ੍ਹਾਂ ਆਪਣੇ ਮੁਖ ਤੋਂ ਬਚਨ ਬੋਲਦੇ ਹੋਏ ਬਚਨ ਬੋਲੇ, ਜਬ ਕੋ ਅਕਬਰ ਚੜਿਓ ਸੁਚੇਤ, ਮੁਨਸ਼ੀ ਟੋਡਰ ਮਲਤਾ ਹਰ ਵੇਗ, ਜਦੋਂ ਤੋਂ ਅਕਬਰ ਪਾਤਸ਼ਾਹ ਸਾਵਧਾਨ ਹੋ ਕੇ ਦਿੱਲੀ ਤੋਂ ਚੜਿਆ, ਗੜ ਚਿਤਾਰ ਨਿਜ ਲੈ ਬੈ ਹੇਤ, ਆਪਣਾ ਜਿਹੜਾ ਚੌੜ ਦਾ ਕਿਲਾ ਉਹਨੂੰ ਲੈਣ ਵਾਸਤੇ ਜਿੱਤਣ ਵਾਸਤੇ, ਸਰਬ ਭਾਂਤ ਕਰ ਦਲ ਬਲ ਤਿਆਰੀ, ਸਭ ਤਰ੍ਹਾਂ ਦਾ ਜਿਹੜਾ ਦਲ ਹੈ ਬਲ ਵਾਲਾ ਉਹ ਤਿਆਰ ਕਰਕੇ, ਘੇਰਿਓ ਦੁਰਗ ਯਤਨ ਕਰ ਵਪਾਰੀ, ਭਾਰੀ ਯਤਨ ਕਰਕੇ ਉਸਨੇ ਜਾ ਕੇ ਉਹ ਤਿਰੇ ਨੂੰ ਘੇਰਿਆ 1616 ਬਿਕਰਮੀ ਸੰਮਤ ਵਿੱਚ, ਤਬ ਤੇ ਤਿਸੀ ਰੀਤ ਹਮ ਕੀਨ, ਉਦੋਂ ਤੋਂ ਇਸੇ ਰੀਤੀ ਨਾਲ ਅਸੀਂ ਵੀ ਇੱਧਰ ਕਹਿੰਦੇ, ਉੱਤਮ ਉੱਤਮ ਬਾਪੀ ਰਚਨ ਨਵੀਨ, ਜਿਹੜੀ ਨਵੀਂ ਬੋਲੀ ਸਾਹਿਬ ਹੈ ਉਹਦੇ ਰਚਨ ਦਾ ਕਹਿੰਦੇ ਅਸੀਂ ਉੱਦਮ ਕੀਨ ਉੱਦਮ ਕੀਤਾ, ਅਨਕ ਯਤਨ ਹਮ ਭੀ ਕਰ ਰਹੇ, ਬੋਲੀ ਸਾਹਿਬ ਵੀ ਇਹਦੀ ਸੇਵਾ ਮੁਕੰਮਲ ਹੋ ਜਾਏ, ਬੜੇ ਅਨੇਕਾਂ ਯਤਨ ਕਰ ਰਹੇ ਹਾਂ, ਸਿੱਧਤਾ ਨਹਿ ਬਾਪੀ ਕੀ ਲਹਿ, ਸਾਰੇ ਬੋਲੀ ਦੀ ਜਿਹੜੀ ਸਿੱਧਤਾਈ ਹੈ ਪੂਰਨਤਾਈ ਅਸੀਂ ਨਹੀਂ ਲੱਗੇ, ਬੋਲੀ ਸਾਹਿਬ ਦੀ ਸੇਵਾ ਪੂਰੀ ਨਹੀਂ ਹੋਈ, ਜਬ ਹੈ ਬਾਪ ਕਾ ਕੋ ਕੱਢ ਟੂਟੈ, ਉਹ ਕੀ ਹੈ ਸਿੱਧਤਾ ਪ੍ਰਾਪਤੀ ਵੀ ਜਦੋਂ ਬੋਲੀ ਸਾਹਿਬ ਦਾ ਕੱਟ ਟੁੱਟਣਾ ਹੈ ਫਿਰ ਉਧਰ ਤੁਹਾਡਾ ਕਾਰਜ ਸੁਣਨਾ, ਇਧਰ ਘੜਦਾ ਕੰਮ ਅੜਿਆ ਹੋਇਆ ਉਧਰ ਕਿਲਾ ਅੜਿਆ ਹੋਇਆ, ਤਬ ਹੀ ਗਿੱਡ ਚਿਤੌੜ ਗੜ ਛੂਟੇ, ਜਦੋਂ ਬੋਲੀ ਦਾ ਹੇਠਲਾ ਕੱਟ ਟੁੱਟ ਗਿਆ ਰੋੜਾਂ ਦਾ ਖਤ ਹੋ ਗਿਆ ਤਦੋਂ ਹੀ ਉਧਰ ਚਿਤੌੜ ਦੀ ਗੱਲ ਨੇ ਛੁੱਟ ਜਾਣਾ ਹੈ ਪੁੱਟ ਜਾਣਾ ਹੈ, ਦੋਨੋ ਕਾਰਜ ਹੈ ਸਮਾਨ, ਇਸ ਕਰਕੇ ਇਧਰ ਬੋਲੀ ਸਾਹਿਬ ਦਾ ਵੀ ਕਾਰਜ ਮਹਾਨ ਉਧਰ ਚਿਤੌੜ ਗੜ ਕਿਲੇ ਫਤਿਹ ਹੋਣ ਦਾ ਵੀ ਕੰਮ ਮਹਾਨ, ਰਾਜਪੂਤ ਮਹਾਂ ਬਲਵਾਨ, ਉੱਥੇ ਰਾਜਪੂਤ ਜਿਹੜੇ ਬੜਾ ਭਾਰੀ ਬਲ ਵਾਲੇ ਹੈ, ਇਹਾਂ ਕਠੋਰ ਰੋੜ ਅੜ ਰਹੇ। ਇੱਥੇ ਬੋਲੀ ਸਾਹਿਬ ਜਿਹੜੇ ਕਰੜੇ ਜੇ ਰੋੜ ਉਹ ਅੜ ਰਹੇ ਹੈ। ਕਰੇ ਜਤਨ ਬਹੁ ਭਗਨ ਨਾ ਲਹੇ, ਸਿੱਖਾਂ ਨੇ ਬਸੇਰੇ ਜਤਨ ਕੀਤੇ, ਕਣਕ ਨੂੰ ਮਾਰੀਆਂ ਗੇਤੀਆਂ ਮਾਰੀਆਂ, ਟੁੱਟਣੇ ਨੀ ਲੈਂਦੇ, ਟੁੱਟਣੇ ਚ ਨਹੀਂ ਆਉਂਦੇ। ਤੈਸੇ ਤਹਾਂ ਨਿਕਟ ਭਟ ਭਾਰੀ, ਤੈਸੇ ਤਹਾਂ ਨਿਰਪਤ ਭਟ ਭਾਰੀ। ਇਸੇ ਤਰ੍ਹਾਂ ਉੱਥੇ ਵੀ ਜਿਹੜੇ ਰਾਜੇ ਆ ਬੜੇ ਭਾਰੀ ਸੂਰਵੀਰ, ਸਰਨਹਿ ਭਏ ਕਰਤ ਨਿਤਰਾਰੀ, ਉਹ ਵੀ ਫਤਿਹ ਨੇ ਹੋਰੇ ਹਮੇਸ਼ਾ ਨਰਾਰੀ ਲੜਾਈ ਕਰਦੇ ਅੜੇ ਹੋਏ। ਰੋਰਨ ਕੋ ਕਰ ਜਬ ਹਮ ਫੋਰੈ, ਇਸ ਕਰਕੇ ਵੀ ਸੁਣ ਲਓ ਜਦੋਂ ਬੋਲੀ ਸਾਹਿਬ ਦੇ ਹੇਠਾਂ ਜਿਹੜਾ ਰੋੜਾਂ ਦਾ ਕੜਵੜਾ ਸਖਤ ਹੈ, ਜਦੋਂ ਅਸੀਂ ਭੰਦੇ ਵਾਂਗੇ ਸਾਹਨ ਸੰਸੈ ਦਿੜ ਗੜ ਤੋਰੈ। ਅਕਬਰ ਪਾਤਸ਼ਾਹ ਬਿਨਾਂ ਸੰਸੈ ਤੋਂ ਚਿਤੌੜਗੜ੍ਹ ਦਾ ਕਿਲਾ ਤੋੜ ਦੇਵੇਗਾ, ਭੰਦੇਵੇਗਾ, ਜਾਣੀ ਉਹ ਟੁੱਟ ਜਾਏਗਾ। ਜਿਸੀ ਮਾਸ ਕੋ ਪੱਖਿਆ ਜੋ ਹੋਏ, ਜਿਸ ਮਹੀਨੇ ਦਾ ਜਾਂ ਜਿਸ ਮਹੀਨੇ ਦਾ ਕੋਈ ਪੱਖ ਹੋਏਗਾ, ਚਾਨਾ ਪੱਖ ਜਾਂ ਹਨੇਰਾ ਪੱਖ ਹੋਵੇਗਾ, ਤਿਥ ਅਰ ਵਾਰ ਏਕ ਹੀ ਜੋਏ। ਹਾਂ, ਜਿਹੜਾ ਇੱਕੀ ਛਿੱਤ ਹੋਵੇਗੀ, ਇੱਕੋ ਹੀ ਵਾਰ ਦਿਨ ਹੋਵੇਗਾ। ਤਿਸੀ ਜਾਮ ਕੀ ਘਟਕਾ ਇੱਕ ਮਹਿ, ਉਸੇ ਇੱਕੋ ਘੜੀ ਵਿੱਚ, ਉਸੇ ਪੈਰ ਦੀ ਘੜੀ ਇੱਕ ਵਿੱਚ ਹੀ, ਟੂਟਹ ਦੋਨੋ ਸਮ ਨਹਿ ਅਟਕੈ ਹੈ, ਇੱਕ ਸਮਾਨ ਕਹਿੰਦੇ ਟੁੱਟਣਗੇ ਨਹੀਂ ਅਟਕੇਗਾ। ਜਿਸ ਸਮੇਂ ਜਿਸ ਘੜੀ ਨੂੰ ਇੱਧਰ ਬੋਲੀ ਦਾ ਕੱਟ ਟੁੱਟੇਗਾ, ਉਸੇ ਘੜੀ ਉਸੇ ਸਮੇਂ ਵਿੱਚ ਤੋੜ ਗਰਦਾ ਕਿਲਾ ਟੁੱਟ ਜਾਏਗਾ। ਆਗੇ ਪਾਛੇ ਕਾਜ ਨਾ ਸਰੈ, ਇਸ ਕਰਕੇ ਅਸੀਂ ਸੱਚ ਬਚਨ ਕਹਿੰਦੇ, ਅੱਗੇ ਪਿੱਛੇ ਦੋਹਾਂ ਦਾ ਕੰਮ ਸਰਨਾ ਨਹੀਂ, ਪੂਰਾ ਨਹੀਂ ਹੋ ਸਕਣਾ। ਤਿਸ ਹੀ ਸਮੇਂ ਸਿੱਧ ਜੁਗ ਕਰੈ, ਹਾਂ ਕਹਿੰਦੇ ਉਸੇ ਸਮੇਂ ਦੋਵੇਂ ਜਿਹੜੇ ਕੰਮ ਹੈ ਸਿੱਧ ਹੋਣਗੇ, ਪੂਰੇ ਹੋਣਗੇ। ਇਹ ਸੁਣ ਕੇ ਦੋਨੋਂ ਬੁੱਧਵਾਨ, ਇਸ ਤਰ੍ਹਾਂ ਇਹ ਜਿਹੜੇ ਦੋਵੇਂ ਬੁੱਧੀਵਾਨ ਸਨ, ਸੁਣ ਕੇ ਹਿਰਦੈ ਕੰਤੂਹਲ ਸਹਿਤ ਮਹਾਨ, ਹਿਰਦੇ ਵਿੱਚ ਬਹੁਤ ਹੀ ਕਹਿੰਦੇ ਆਨੰਦ ਪ੍ਰਸੰਨਤਾ ਸਹਿਤ ਹੋਏ। ਅਤ ਪ੍ਰਸੰਨਤਾ ਧਾਰ ਕਰ ਉਰ ਉਹ ਆਪਣੇ ਹਿਰਦਿਆਂ ਵਿੱਚ ਬੜੀ ਪ੍ਰਸੰਨਤਾ ਧਾਰ ਕੇ, ਸਰਦਾ ਬਦੀ ਵਿਸਾਲੀ ਗੁਰਮੈਂ, ਗੁਰੂ ਅਮਰਦਾਸ ਦੀ ਵਾਸਤੇ ਹਿਰਦੇ ਵਿੱਚ ਇਹਨਾਂ ਦੇ ਬੜੀ ਸ਼ਰਧਾ ਵਧ ਗਈ। ਕਰ ਜੋੜੇ ਪਦ ਨਮੋ ਕਰੰਤੇ, ਹੱਥ ਜੋੜ ਜੋੜ ਕੇ ਚਰਣਾ ਤੇ ਨਮਸਕਾਰ ਕਰਦੇ, ਸਤਿਆ ਸਤਿਆ ਮੁਖ ਤੇ ਉਚਰੰਤੇ, ਹੇ ਗੁਰੂ ਅਮਰਦਾਸ ਸਾਹਿਬ ਆਪਦੇ ਮੁਖ ਸਤ ਸਤ ਇਉਂ ਕਹਿੰਦੇ। ਸ੍ਰੀ ਗੁਰ ਵਾਕ ਸਿਵਰ ਮਹਿ ਆਏ, ਗੁਰੂ ਮਹਾਰਾਜ ਦੇ ਬਚਨਾਂ ਨੂੰ ਸੁਣ ਕੇ ਆਪੋ ਆਪਣੇ ਤੰਬੂਆਂ ਵਿੱਚ ਹੀ ਆ ਗਏ। ਸਾਹੂ ਕਾਜ ਸਿੱਧ ਲਖ ਹਰ ਖਾਏ, ਅਕਬਰ ਪਾਤਸ਼ਾਹ ਦਾ ਵੀ ਕੰਮ ਹੁਣ ਸਿੱਧ ਹੋ ਜਾਏਗਾ, ਪੂਰਾ ਹੋ ਜਾਣਗੇ, ਉਹ ਜਾਣ ਕੇ ਖੁਸ਼ ਹੋਏ। ਆਵਨ ਸਫਲ ਹਮਾਰੋ ਹੋਵਾ, ਆਪੋ ਵਿੱਚ ਇੱਕ ਦੂਸਰੇ ਨੇ ਕਹਿੰਦੇ ਆ ਵੀ ਗੁਰੂ ਅਮਰਦਾਸ ਸਾਹਿਬ ਦੇ ਕੋਲ ਆਉਣਾ ਸਾਡਾ ਸਫਲ ਹੋ ਗਿਆ। ਦਰਸ਼ਨ ਦਰਸੇ ਸੰਕਟ ਖੋਵਾ, ਨਾਲੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਦਰਸੇ ਕੀ ਕਰ ਲਏ, ਨਾਲੇ ਪਾਤਸ਼ਾਹ ਦਾ ਦੁੱਖ ਖੋਇਆ ਗਿਆ। ਹਮ ਪਰ ਸਾਹ ਪ੍ਰਸੰਨ ਹੋਏ, ਬਾਕੀ ਵੀ ਪਾਤਸ਼ਾਹ ਸਾਡੇ ਉੱਪਰ ਬੜਾ ਪ੍ਰਸੰਨ ਹੋਵੇਗਾ ਜਦੋਂ ਕਿਲਾ ਟੁੱਟ ਗਿਆ। ਪਾਂਛਤ ਦਰਬ ਦੇਹ ਹੈ ਸੋਏ, ਆ ਮਨ ਭਾਉਂਦਾ ਜਿਹੜਾ ਤਨ ਉਹ ਵੀ ਖੁਸ਼ ਹੋ ਕੇ ਸਾਨੂੰ ਦੇਵੇਗਾ। ਅਤ ਦੁੱਖ ਸਾਗਰ ਸੰਸੈ ਮਾਹੇ, ਕਿਉਂਕਿ ਹੁਣ ਤਾਂ ਸਾਡਾ ਜਿਹੜਾ ਪਾਤਸ਼ਾਹ ਬੜੇ ਭਾਰੀ ਦੁੱਖਾਂ ਰੂਪੀ ਸਮੁੰਦਰ ਦੇ ਸੰਸਿਆਂ ਵਿੱਚ ਡੁੱਬਿਆ ਪਿਆ। ਪਾਰ ਪਰਹਿ ਉਰ ਮੈਂ ਹਰ ਖਾਹੇ, ਸੰਸਿਆ ਰੂਪੀ ਸਮੁੰਦਰ ਦੁੱਖ ਤੋਂ ਪਾਰ ਪੈ ਗਿਆ, ਹਿਰਦੇ ਵਿੱਚ ਖੁਸ਼ ਹੋਵੇਗਾ, ਖੁਸ਼ ਹੋ ਕੇ ਫਿਰ ਮਨ ਸਾਨੂੰ ਮਾਇਆ ਦੇਵੇਗਾ। ਦੋਹਰਾ ਅਤ ਹਰਕਤ ਖਤ ਕੋ ਲਿਖਤ, ਇਸ ਤਰ੍ਹਾਂ ਟੋਡਰ ਮਲ ਤਾਹਰ ਵੇਗ ਤੇ ਮੁਨਸ਼ੀ ਬੜੇ ਖੁਸ਼ ਹੋ ਕਿ ਚਿੱਠੀ ਪੱਤਰ ਲਿਖ ਰਹੇ ਆ ਸਤਿਗੁਰ ਬਚ ਜਿਸ ਭਾਂਤ, ਜਿਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ ਹੋਇਆ ਸੀ, ਦਇਓ ਸਾਂਢਣੀ ਕੋ ਤੁਰਤ, ਚਿੱਠੀ ਪੱਤਰ ਲਿਖ ਕੇ ਊਣੀ ਊਸ਼ਣੀ ਵਾਲੇ ਨੂੰ ਬੜੀ ਛੇਤੀ ਦੇ ਦਿੱਤਾ ਹੈ। ਕਹਿਓ ਗਮ ਨਹੁ ਦਿਨ ਰਾਤ, ਉਸਨੂੰ ਕਿਹਾ ਵੀ ਦਿਨੇ ਰਾਤ ਊਸ਼ਣੀ ਦੇ ਰਹੀ ਚਲੀ ਜਾਣਾ, ਭਜਾਈ ਹੀ ਜਾਣਾ ਹੈ। ਚੌਪਈ ਲੇਖਤ ਤਬੈ ਉਤਾਇਲ ਤਾਇਓ, ਚਿੱਠੀ ਪੱਤਰ ਲੈ ਕੇ ਚਿੱਠੀ ਵਾਲਾ ਬੜੀ ਛੇਤੀ ਦੌੜਿਆ। ਨਿਸ ਦਿਨ ਚਲਤ ਜਾਨ ਬਦਲਾਇਓ, ਰਾਤ ਦਿਨ ਕਹਿੰਦੇ ਚੱਲਦਾ ਊਠਣੀ ਨੂੰ ਬਦਲ ਲੈਂਦਾ ਹੈ। ਬਹੁਰ ਡਾਕ ਮੈਂ ਸੁਧ ਤਤਕਾਲ, ਕਹਿੰਦੇ ਜਿਹੜੀ ਡਾਕ ਹੈ ਉਹਦੀ ਜਿਹੜੀ ਖਬਰ ਸਾਰ ਬੜੀ ਛੇਤੀ ਹੀ ਪਹੁੰਚਿਓ ਜਾਏ ਅਕਬਰ ਮਹਿਪਾਲ, ਅਕਬਰ ਪਾਤਸ਼ਾਹ ਉੱਥੇ ਜਾ ਪੁਜਿਆ ਏ ਡਾਕੀਏ ਮੁਨਸ਼ੀ। ਕਾਗਦ ਮਹਿ ਜੋ ਲਿਖ ਕਰ ਪਠਿਓ, ਕਾਗਦ ਵਿੱਚ ਲਿਖ ਕੇ ਜਿਹੜਾ ਇਹਨਾਂ ਨੇ ਭੇਜਿਆ ਸੀ ਇੱਥੋਂ, ਸਾਹ ਖੋਲ ਕੇ ਤਤ ਛਿਨ ਪਠੇ, ਅਕਬਰ ਪਾਤਸ਼ਾਹ ਨੇ ਖੋਲ ਕੇ ਬੜੀ ਛੇਤੀ ਉਹਨੂੰ ਪੜਿਆ ਹੈ। ਹਰਖਵਾਨ ਹੋਏ ਬਹੁ ਮਨ ਮਾਹੇ, ਆਪਣੇ ਮਨ ਦੇ ਵਿੱਚ ਪਾਤਸ਼ਾਹ ਬੜਾ ਪ੍ਰਸੰਨਤਾ ਸਹਿਤ ਹੋਏ। ਸੋ ਜਾਣਿਓ ਜੋ ਸ੍ਰੀ ਮੁਖ ਪ੍ਰਾਹੇ, ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਮੁਖੋਂ ਕਿਹਾ ਸੀ ਉਹ ਪੱਤਰ ਪੜ ਕੇ ਜਾਣ ਲਿਆ। ਮਨੋ ਕਿਰਪਨ ਕਹੂੰ ਪਾਰ ਪਾਰਸ ਪਾਵਾ, ਕਹਿੰਦੇ ਕਿਸੇ ਕਚੂਸ ਨੇ ਸੋਮ ਨੇ ਪਾਰਸ ਦੀ ਬੱਟੀ ਨੂੰ ਪਾਇਆ। ਗੜ੍ਹ ਲੈ ਮਹ ਵਿਸ਼ਵਾਸ ਉਪਾਵਾ, ਇਹ ਚਿਤੌੜਗੜ੍ਹ ਦਾ ਕਿਲਾ ਮੈਂ ਫਤਿਹ ਕਰ ਲਵਾਂਗਾ, ਭਰੋਸਾ ਪੈਦਾ ਕੀਤਾ। ਸਰਦਾ ਅਦਕ ਹਿਰਦੈ ਬਿਰਦਾਈ, ਆਪਣੇ ਹਿਰਦੇ ਵਿੱਚ ਬਹੁਤੀ ਸ਼ਰਧਾ ਵਧਾਈ ਹੈ। ਤਹ ਬੈਠੇ ਹੀ ਗਰੀਬ ਨਿਵਾਈ, ਜਿੱਥੇ ਅਕਬਰ ਪਾਤਸ਼ਾਹ ਬੈਠਾ ਸੀ ਉੱਥੇ ਬੈਠੇ ਨੇ ਧਿਆਨ ਧਰ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਗਿਰਦਨ ਨਵਾਈ ਸੀਸ ਨਵਾਇਆ ਹੈ। ਕੌਤਕ ਹਿਰਦ ਹੈ ਖਤ ਲਿਖਵਾਇਓ, ਹਿਰਦੇ ਵਿੱਚ ਕੁਝ ਪ੍ਰਸੰਨ ਹੋ ਕੇ ਪਾਤਸ਼ਾਹ ਨੇ ਆਪਣੇ ਵੱਲੋਂ ਇੱਕ ਪੱਤਰ ਲਿਖਵਾਇਆ। ਤੁਮਨੇ ਲਿਖਿਓ ਸੋ ਹਮ ਲਖ ਪਾਇਓ, ਜੋ ਤੁਸੀਂ ਲਿਖ ਕੇ ਭੇਜਿਆ ਸੀ ਅਸੀਂ ਪੜ੍ਹ ਕੇ ਜਾਣ ਪਾਇਆ। ਸ੍ਰੀ ਗੁਰ ਜੇ ਇਮ ਬਾਗ ਬਖਾਨਾ, ਗੁਰੂ ਅਮਰਦਾਸ ਸਾਹਿਬ ਨੇ ਇਸੇ ਤਰ੍ਹਾਂ ਹੀ ਬਚਨ ਕਿਹਾ ਵੀ ਜਦੋਂ ਬੋਲੀ ਦਾ ਕੱਟ ਟੁੱਟੇਗਾ ਤਾਂ ਤਰੋ ਦਾ ਗਿਲਾ ਫਤਿਹ ਹੋਵੇਗਾ। ਤੁਮ ਦੋਨਾਂ ਰਹਿਓ ਇਸ ਥਾਨ, ਤੁਸੀਂ ਫਿਰ ਵੀ ਇਸੇ ਸਥਾਨ ਤੇ ਹੀ ਰਹੋ ਹੁਣ ਰਲ ਮਿਲ ਕੇ। ਬਾਪੀ ਕਰ ਟੂਟਨ ਕੇ ਹੇਤ, ਜਿਸ ਤਰ੍ਹਾਂ ਬਾਪੀ ਬੋਲੀ ਦਾ ਰੋੜਾਂ ਦਾ ਕੱਟ ਟੁੱਟ ਹੋ ਜਾਵੇ ਉਹਦੇ ਵਾਸਤੇ, ਕਰੋ ਯਤਨ ਧਨ ਬੁੱਧ ਸਮੇਤ, ਲਾ ਕੇ ਬੁੱਧੀ ਦੇ ਸਹਿਰ ਕੋਈ ਨਾ ਕੋਈ ਯਤਨ ਕਰੋ ਰੋੜਾਂ ਦੇ ਕਰਦੇ ਤੋੜਨ ਲਈ। ਜਿਮ ਉਦ ਪਾਨ ਸਿੱਧ ਹੋ ਜਾਏ, ਇਸ ਤਰ੍ਹਾਂ ਜਿਹੜਾ ਪਾਣੀ ਉਹਦੇ ਹੋਣ ਦਾ ਪਾਣੀ ਨਿਕਲਣ ਦਾ ਕੰਮ ਸਿੱਧ ਹੋ ਜਾਏ ਪੂਰਾ ਹੋ ਜਾਏ, ਜਾਣੀ ਕੱਟ ਟੁੱਟ ਜਾਏ ਪਾਣੀ ਨਿਕਲਿਆ ਏ। ਜਥਾ ਸ਼ਕਤ ਬਹੁ ਕਰੋ ਉਪਾਏ, ਇਸ ਤਰ੍ਹਾਂ ਤੁਹਾਡੇ ਸ਼ਕਤੀ ਹੈ ਤਾਕਤ, ਉਸ ਤਰ੍ਹਾਂ ਬਹੁਤਾ ਪਰੀਲਾ ਹੀਲਾ ਤੁਸੀਂ ਕਰੋ। ਸਿਲਪੀ ਚਾਤੁਰ ਲੈ ਹੋ ਬੁਲਾਈ, ਹੋਰ ਜਿਹੜੇ ਕੋਈ ਸਿਆਣੇ ਰਾਜ ਮਿਸਤਰੀ ਉਹਨਾਂ ਨੂੰ ਤੁਸੀਂ ਬੁਲਾ ਲਓ। ਕਰੋ ਸੀਗਰਤਾ ਮੁਝ ਹਰ ਖਾਈ, ਮੈਨੂੰ ਖੁਸ਼ ਕਰਨ ਵਾਸਤੇ ਬੜੀ ਤੇਜ਼ੀ ਕਰੋ। ਖਤ ਦੇ ਕਰੀ ਤਿਸੈ ਤਰਕ ਤਕਰਾਈ, ਚਿੱਠੀ ਦੇ ਕੇ ਬੜੀ ਕਹਿੰਦੇ ਸਾਵਧਾਨੀ ਕੀਤੀ ਹੈ। ਅਤ ਤੂਰਨ ਸੁਧ ਦੇਹ ਪਹੁੰਚਾਈ, ਵੀ ਚਿੱਠੀ ਵਾਲੇ ਛੇਤੀ ਖਬਰ ਜਿਹੜੀ ਇੱਥੋਂ ਦੀ ਉੱਥੇ ਪਹੁੰਚਾ ਦੇ। ਗੱਡ ਟੂਟਾ ਹਰਖ ਸੁਲਤਾਨ, ਉਹਨਾਂ ਨੂੰ ਜਾ ਕੇ ਮੇਰੇ ਵੱਲੋਂ ਕਹਿਣਾ ਵੀ ਜਦੋਂ ਕਿਲਾ ਟੁੱਟੇਗਾ ਪਾਤਸ਼ਾਹ ਖੁਸ਼ ਹੋਵੇਗਾ। ਕਰਹਿ ਸਭਨ ਬਖਸ਼ੀਸ ਮਹਾਨ, ਇਸ ਖੁਸ਼ੀ ਵਿੱਚ ਸਾਰਿਆਂ ਨੂੰ ਬੜੀਆਂ ਬਖਸ਼ਿਆ ਬੜੇ ਇਨਾਮ ਨੂੰ ਦੇਣਾ ਕਰੇਗਾ। ਚੱਲਿਓ ਸਾਂਢਣੀ ਪਾਉਣ ਸਮਾਨ, ਚਿੱਠੀ ਲੈ ਕੇ ਊਸ਼ਣੀ ਤੇ ਚੜ ਕੇ ਕਲ ਚੱਲਿਆ ਹਵਾ ਦੇ ਸਮਾਨ। ਗੋਇੰਦਵਾਲ ਦਈ ਸੁਧ ਆਨ, ਛੇਤੀ ਪੁੱਜ ਕੇ ਗੋਇੰਦਵਾਲ ਪਹੁੰਚ ਕੇ ਖਬਰ ਦੇ ਦਿੱਤੀ। ਜਾਣਿਓ ਤਿਨਹੋ ਸਾਹ ਭਾਵੇ ਪਿਪਾਇ, ਹਾਂਜੀ ਜਾਣਿਓ ਤਿਨਹੋ ਸਾਹ ਪੇ ਪਾਇ ਵਿਪਰਾਏ, ਇਸ ਤਰ੍ਹਾਂ ਕਹਿੰਦੇ ਜਿਹੜਾ ਪਾਤਸ਼ਾਹ ਦਾ ਵਿਪਰਾਏ ਸੀ ਮਤਬਲ ਸੀ ਉਹ ਸਾਰਾ ਜਾਣ ਲਿਆ। ਰਹਿਣ ਲੱਗੇ ਕਰ ਬਹੁਤ ਉਪਾਯ। ਹਾਂ ਇੱਥੇ ਰਹਿਣ ਲੱਗ ਪਏ ਬੜਾ ਉਪਰਾਲਾ ਹੀਲਾ ਕਰਨ ਲੱਗੇ, ਬ੍ਰਿੰਦ ਮਿਹਨਤੀ ਸ਼ਿਲਪੀ ਲਾਏ, ਬਹੁਤੇ ਮਜ਼ਦੂਰ ਤੇ ਹੋਰ ਰਾਜ ਮਿਸਤਰੀ ਲਾਤੇ, ਕੀਨਸ ਤਿਆਰ ਮਹਿਲ ਸਮਦਾਏ, ਜਿਹੜਾ ਬੋਲੀ ਦਾ ਮਹਿਲ ਸੀ ਉਹ ਸਾਰਾ ਤਿਆਰ ਕਰਦਾ ਚਿਣ ਦਿੱਤਾ, ਕਰ ਰੋਰਨ ਕੋ ਅਟਕਿਓ ਤਾਰੇ, ਹੇਠਾਂ ਜਿਹੜਾ ਕਰੋੜਾਂ ਦਾ ਸਖਤ ਜਿਹਾ ਕੜ ਸੀ ਉਹ ਅੜ ਗਿਆ, ਭਗਨ ਖਰਹਿ ਵਿੱਚ ਨਰ ਬਹੁ ਬਾਰੇ, ਬਹੁਤੇ ਲੋਕ ਵਿੱਚ ਬੜੇ ਉਹਨਾਂ ਨੂੰ ਕਹਿੰਦੇ ਤੋੜ ਨਾ ਕਰ ਲਿਆ, ਤੋੜ ਖਨਾ ਕਿੰਜੇ ਪੁੱਟ ਪੁੱਟ ਕੇ ਤੋੜਦੇ ਹਨ। ਸ੍ਰੀ ਗੁਰ ਅਮਰਦਾਸ ਦਿਨ ਸਾਰੇ, ਇਧਰ ਗੁਰੂ ਅਮਰਦਾਸ ਸਾਹਿਬ ਜੀ ਸਾਰਾ ਦਿਨ ਹੀ ਬੈਠ ਕਰਾਵਹਿ ਬਾਪੀ ਕਾਰੇ, ਬੋਲੀ ਸਾਹਿਬ ਦੀ ਕਾਰ ਸੇਵਾ ਬੈਠ ਕੇ ਕਰਾਉਂਦੇ ਰਹਿੰਦੇ। ਅਕਬਰ ਸਾਹ ਪਠੇ ਨਰ ਜੋਏ, ਜਿਹੜੇ ਅਕਬਰ ਪਾਤਸ਼ਾਹ ਨੇ ਆਪਣੇ ਵੱਲੋਂ ਪੁਰਸ਼ ਪੂਜੇ ਸੀ ਸ੍ਰੀ ਗੋਇੰਦਵਾਲ ਸਾਹਿਬ, ਚਤੁਰ ਜਾਮ ਬੈਠੇ ਰਹਿ ਸੋਏ, ਚਾਰ ਪੈਰ ਤੱਕ ਬੈਠੇ ਰਹਿੰਦੇ ਆ ਬੋਲੀ ਸਾਹਿਬ ਦੇ ਨੇੜੇ ਹੀ, ਬੁੱਧ ਬਲ ਧਨ ਬਲ ਕਰਤੇ ਰਹਿ, ਬੁੱਧੀ ਦਾ ਬਲ ਧੰਦਾ ਬਲ ਕਹਿੰਦੇ ਹਮੇਸ਼ਾ ਲਾਉਣਾ ਕਰਦੇ ਰਹਿੰਦੇ, ਸਿੱਧ ਉਤਾਇਲ ਹੋਏ ਚਿਤ ਚਹਿ, ਚਿਤ ਵਿੱਚ ਚਾਹੁੰਦੇ ਆ ਵੀ ਬੋਲੀ ਦਾ ਜਿਹੜਾ ਕੰਮ ਹੈ ਉਹ ਛੇਤੀ ਪੂਰਾ ਸਿੱਧ ਹੋ ਜਾਏ, ਪੂਰਾ ਹੋ ਜਾਏ। ਲੋਹਨ ਕੇ ਹਥਿਆਰਨ ਸਾਥ, ਜਿਹੜੇ ਲੋਹੇ ਦੇ ਹਥਿਆਰ ਦੇ ਸ਼ਸਤਰ ਉਹਨਾਂ ਨਾਲ, ਲਗ ਅਰ ਗਰਭ ਹਤੈ ਗਹਿ ਹਾਥ, ਛੋਟੇ ਹਥਿਆਰ ਆ ਜਾਂ ਗਰਭ ਵੱਡੇ ਭਾਰੀ ਹਥਿਆਰ, ਹੱਥਾਂ ਵਿੱਚ ਫੜ ਫੜ ਕੇ ਮਾਰਦੇ ਕਣਕੁਣ ਜੇ ਗੇਤੀਆਂ, ਬਹੁਤ ਕੱਟਿਓ ਥੋਰੋ ਰਹਿ ਗਯੋ, ਆ ਰੋੜਾਂ ਦਾ ਕਰਜ਼ ਬਹੁਤਾ ਕੱਟਿਆ ਗਿਆ ਥੋੜਾ ਜਿਹਾ ਹੀ ਰਹਿ ਗਿਆ, ਟੁੱਟਣ ਕੋਸੋ ਤਿਆਰ ਜਬ ਪਾਇਓ, ਰੋੜਾਂ ਦਾ ਕੜ ਤਿਆਰ ਟੁੱਟਣ ਵਾਸਤੇ ਹੋ ਗਿਆ, ਗੜ ਚਿਤੌਰ ਔਰ ਅਕਬਰ ਹਰ ਖਾ, ਉਧਰ ਜਿਹੜਾ ਚਿਤੌੜਗੜ੍ਹ ਦਾ ਕਿਲਾ ਉਹ ਵੀ ਟੁੱਟਣ ਤੇ ਆ ਗਿਆ, ਫਤਿਹ ਤੇ ਆ ਗਿਆ, ਪਾਤਸ਼ਾਹ ਅਕਬਰ ਖੁਸ਼ ਹੋ ਗਿਆ, ਕਰ ਵਾਵਤ ਭਾ ਗੁਲਕਨ ਵਰਖਾ, ਹਾਂ ਬੜੀਆਂ ਗੋਲੀਆਂ ਦੀ ਬਾਰਿਸ਼ ਪਾਤਸ਼ਾਹ ਨੇ ਕਰਵਾਈ ਵੀ ਛੇਤੀ ਟੁੱਟ ਗਏ, ਤੋਪੈ ਵੱਡੀ ਜੰਜੈਲ ਜੰਬੂਰੇ, ਵੱਡੀਆਂ ਵੱਡੀਆਂ ਤੋਪਾਂ ਜੰਜੂਰ ਪੌਣੀਆਂ ਤੋਪਾਂ ਜੰਬੂਰੇ ਅੱਧੀਆਂ ਤੋਪਾਂ, ਨਿਕਟ ਦੁਰਗ ਹੋਏ ਦਾਗਤ ਸੂਰੇ, ਜਿਹੜੇ ਸੂਰਵੀਰ ਨੇੜੇ ਹੋ ਕੇ ਨਾ ਕਿਲੇ ਦੇ, ਫਿਰ ਉਹ ਤੋਪਾਂ ਦੇ ਵਿੱਚੋਂ ਗੋਲੇ ਦਾਗਦੇ, ਹਲਾ ਹਲੀ ਕਰ ਰੌਰ ਮਚਾਏ, ਹਲ ਚਲੀ ਕਰਕੇ ਬੜਾ ਰੌਲਾ ਮਚਾਉਂਦੇ, ਸ਼ਕਤੀ ਤੋਮਰ ਖੜਗ ਉਠਾਏ, ਬਰਸ਼ੀਆਂ ਬਰਸ਼ੇ ਤੇਗੇ ਹੱਥਾਂ ਵਿੱਚ ਚੁੱਕੇ ਹੋਏ, ਅਨਕ ਗੁਬਾਰਨ ਕੀ ਕਰ ਮਾਰੇ, ਅਨੇਕਾਂ ਗੋਲਾਂ ਦੀ ਤੋਪਾਂ ਦੀ ਮਾਰ ਕਰਦੇ, ਗਿਰਦ ਸੁਰੰਗਾਂ ਦੁਰਗ ਬਿਦਾਰੇ, ਕਿਲੇ ਦੇ ਇਰਦ ਗਿਰ ਜਿਹੜੀਆਂ ਸੁਰੰਗਾਂ ਉਹਨਾਂ ਨੂੰ ਕਹਿੰਦੇ ਢਾਉਂਦੇ ਆ ਖਤਮ ਕਰਦੇ, ਉੱਤਰ ਰਾਜਪੂਤ ਸਹਿ ਨਹਿ ਅੰਤਰ, ਉੱਧਰ ਜਿਹੜੇ ਰਾਜਪੂਤ ਹੈ ਉਹ ਵੀ ਅੰਦਰੋਂ ਸਹਾਰਦੇ ਨੀ ਸਹਿੰਦੇ ਨੀ, ਨਿਕਸੇ ਚਾਹਤ ਜੰਗ ਨਿਰੰਤਰ, ਵੀਰੇ ਕਹਿੰਦੇ ਕਿਲੇ ਤੋਂ ਨਿਕਲ ਕੇ ਇੱਕ ਰਾਜ ਜੰਗ ਕਰੇ ਚਾਹੁੰਦੇ, ਜੈਮਲ ਫੱਤਾ ਦੋਨੋਂ ਭਰਾਤ, ਜੈਮਲ ਤੇ ਫੱਤਾ ਦੋਵੇਂ ਭਰਾ, ਲੜੇ ਵਹਿਰ ਜੋਧਾ ਬਖਿਆਤ, ਦੋਵੇਂ ਜੋਧੇ ਕਹਿੰਦੇ ਬਾਹਰ ਆ ਕੇ ਲੜੇ ਹੈ ਪ੍ਰਗਟ ਹੀ, ਦਲ ਦੋਨੋਂ ਮੈਂ ਮਿਲ ਆਪਸ ਮਾਹੀ, ਦੋਨਾਂ ਦੇ ਦਲ ਆਪੋ ਵਿੱਚ ਹੀ ਮਿਲ ਗਏ ਇਕੱਠਿਆਂ ਹੋ ਗਏ, ਕਰ ਹੈ ਪ੍ਰਹਾਰ ਅੰਗ ਕੱਟ ਜਾਹੀ, ਜਿਹਦੇ ਤੇ ਪ੍ਰਹਾਰ ਬਾਰ ਕਰਦੇ ਉਹਦੇ ਅੰਗ ਕੱਟੇ ਜਾਂਦੇ, ਗਿਰਹਿ ਤੁਰੰਗ ਤੇ ਸੁਰਗ ਚੜ੍ਹਾਂਤੇ, ਸੂਰ ਵੀ ਘੋੜੇ ਤੋਂ ਉੱਟ ਕੇ ਡਿੱਗ ਪੈਂਦੇ ਹੈ, ਸੁਰਗਾਂ ਦੇ ਜਾਣ ਲਈ ਵਿਵਾਨ ਤੇ ਚੜ ਜਾਂਦੇ, ਇੱਕ ਘਾਇਲ ਘੂਮਤ ਤਰਫੰਤੇ, ਇੱਕ ਘਾਇਲ ਜ਼ਖਮੀ ਹੋਏ ਕਹਿੰਦੇ ਤਰਫਦੇ ਹੋਏ ਘੁੰਮਦੇ ਉੱਥੇ, ਅਸਧਾਰਨ ਸੰਗਰਾਮ ਮਚਾਵਾ, ਐਸਾ ਦੋਹਾਂ ਪਾਸਿਆਂ ਤੋਂ ਭਿਆਨਕ ਜੰਗ ਮਚਾਇਆ, ਸਭ ਦੇਹਨ ਕਰ ਸੋ ਥਲ ਛਾਵਾ, ਮੁਰਦਿਆਂ ਦੀਆਂ ਦੇਹਾਂ ਕਰਕੇ ਜਿਹੜਾ ਥਾਂ ਹੈ ਛਾਵਾ ਟਕਿਆ ਗਿਆ, ਰੁੰਡ ਮੁੰਡ ਭੁਜ ਤਾਂਡ ਬਿਹੰਡੇ, ਰੁੰਡ ਧੜ ਤੇ ਮੁੰਡ ਸਿਰ ਤੇ ਡੋਲੇ ਸਭ ਕਹਿੰਦੇ ਨਾਸ਼ ਕੀਤੇ ਪਏ, ਖੰਡ ਖੰਡ ਬੜ ਦੰਡ ਘਮੰਡੇ, ਬੜੇ ਬੜੇ ਘਮੰਡੀ ਲੋਕ ਉਹਨਾਂ ਨੂੰ ਦੰਡੇ ਕੇ ਟੁੱਟੇ ਟੁੱਟੇ ਬੜੇ ਕਰ ਦਿੱਤਾ, ਕਹਾਂ ਲੱਗੇ ਰਣ ਵਰਣਨ ਕਰਾਂ। ਕਵੀ ਜੀ ਕਹਿੰਦੇ ਕਿੱਥੋਂ ਚਿਕਰੇ ਜੰਗ ਦਾ ਮੈਂ ਕਥਨ ਕਰਾਂ। ਇਹੀ ਗ੍ਰੰਥ ਵੱਡ ਹੋਇਆ ਇਮ ਡਰਾਂ, ਇਉਂ ਡਰਦਾ ਵੀ ਇੱਕ ਤੇ ਜੰਗ ਜੋਧਾ ਵੱਡਾ ਹੀ ਗ੍ਰੰਥ ਨਾ ਬਣ ਜੇ। ਤਿਸ ਬਾਸੁਰ ਲੜਤੇ ਜੁਗ ਪ੍ਰਾਤ, ਉਹ ਦਿਨ ਕਹਿੰਦੇ ਦੋਵੇਂ ਭਰਾ ਅਕਬਰ ਪਾਤਸ਼ਾਹ ਦੀ ਫੌਜ ਨਾਲ ਲੜਦੇ ਆ। ਬਹੁ ਲਸ਼ਕਰ ਤੁਰਕਨ ਕਰ ਘਾਤ, ਮੁਸਲਮਾਨਾਂ ਦਾ ਦਲ ਜਿਹੜਾ ਸੀ ਉਹਨੂੰ ਮਾਰ ਕਰਕੇ। ਫੱਤਾ ਗਿਰਿਓ ਯੁੱਧ ਮਹਿ ਐਸੇ, ਗਿਰੀ ਜਿਹੜਾ ਫੱਤਾ ਭਰਾ ਸੀ ਜੰਗ ਯੁੱਧ ਵਿੱਚ ਐਸੇ ਡਿੱਗ ਪਿਆ। ਮੂਲ ਮੂਲ ਘਟੇ ਧਰ ਤਰਵਰ ਜੈਸੇ, ਬਿਰਸ਼ ਦਾ ਕਹਿੰਦੇ ਮੁੱਢ ਕੱਟਿਆ ਜਾਏ ਉਹ ਧਰਤੀ ਤੇ ਧੜਕਦਾ ਕਿ ਆ ਡਿੱਗਦਾ ਹੈ। ਲੱਗੇ ਸ਼ਸਤਰ ਬਹੁ ਜਰ ਜਰ ਹੋਵਾ, ਕਿਉਂਕਿ ਫੱਤੇ ਦੇ ਬਹੁਤੇ ਸ਼ਸਤਰ ਲੱਗ ਗਏ ਸੀ ਜਿਸ ਕਰਕੇ ਸਰੀਰ ਜਰਜੀ ਜਾ ਹੋ ਗਿਆ, ਕਮਜ਼ੋਰ ਹੋ ਗਿਆ। ਪੂਰਨ ਨੂਰ ਰੂਰ ਕੋ ਜੋਵਾ, ਫੱਤੇ ਦੇ ਚਿਹਰੇ ਨੂੰ ਕਹਿੰਦੇ ਸੋਹਣੇ ਨੂੰ ਹੂਰਾਂ ਨੇ ਵੇਖਿਆ ਹੈ। ਰਣ ਸਨਮੁਖ ਤਨ ਤਿਆਗਨ ਕਰਕੇ, ਜੰਗ ਦੇ ਸਾਹਮਣੇ ਕਹਿੰਦੇ ਆਪਣਾ ਸਰੀਰ ਛੱਡ ਕਰਕੇ। ਗਇਓ ਸਰਗ ਔਰ ਆਨੰਦ ਭਰ ਕੇ, ਜਿਹੜਾ ਫਤਿਹ ਦੇ ਵਿੱਚ ਆਨੰਦ ਨਾਲ ਭਰਿਆ ਹੋਇਆ ਸੁਰਗਾਂ ਨੂੰ ਚਲਾ ਗਿਆ। ਜੈਮਲ ਵਹਿਰ ਭਰਾਤ ਮਰਵਾਏ, ਜਿਹੜਾ ਜੈਮਲ ਦੂਜਾ ਭਰਾ ਸੀ ਆਪਣੇ ਭਰਾ ਫਤਿਹ ਨੂੰ ਮਰਵਾ ਕੇ ਬਾਹਰ। ਅੰਤਰ ਦੁਰਗ ਬਹੁਤ ਬਿਲ ਪਾਏ, ਆਪਣੇ ਕਿਲੇ ਦੇ ਅੰਦਰ ਜਾ ਕੇ ਬੜਾ ਬਿਰਲਾਪ ਕਰਨ ਲੱਗਿਆ। ਰਹਿਓ ਕਾਂਕੀ ਭਰਾਤ ਬਿਹੀਨ, ਕਿਉਂਕਿ ਭਰਾਤ ਬਗੈਰ ਹੁਣ ਇਹ ਇਕੱਲੇ ਹੀ ਰਹਿ ਗਿਆ। ਕੱਟੇ ਪੰਖ ਜੁਗ ਜਿਮ ਖਗ ਦੀਨ, ਜਿਵੇਂ ਦੋ ਖੰਭ ਕੱਟ ਦਈਏ ਤੇ ਪੰਛੀ ਵਿਚਾਰਾ ਦੀਨ ਜਾ ਨਿਮਾਣਾ ਜਾ ਬਣ ਜਾਂਦਾ। ਪੂਜਾ ਗਈ ਕੱਟ ਨਿਰਬਲ ਰਹਿਓ, ਇਸ ਤਰ੍ਹਾਂ ਇਹ ਜੈਮਲ ਦੀ ਮਾਨੋ ਬਾਂਹ ਕੱਟੀ ਗਈ, ਭਰਾਤ ਕਾਲਾ ਮਰਿਆ ਤੇ ਕਮਜ਼ੋਰ ਜਾ ਹੋ ਰਿਹਾ। ਭਰਾਤ ਬਿਨਾ ਕੋ ਨਾਥ ਨਾ ਲਹਿਓ, ਕਿਉਂਕਿ ਭਰਾਤ ਬਿਨਾ ਤਾਂ ਹੋਰ ਕੋਈ ਮਾਲਕ ਨੀ ਸਹਾਇਕ ਨੀ ਇਹਨੇ ਜਾਣਿਆ। ਜੀਵਤ ਰਹਿ ਕਿਆ ਮੁਖ ਦਿਖ ਰਾਵਾ, ਜੈਮਲ ਕਹਿੰਦਾ ਵੀ ਹੁਣ ਮੈਂ ਜਿਉਂਦਾ ਰਹਿ ਕੇ ਕੀ ਮੂੰਹ ਜਾ ਦਿਖਾਉਂਗਾ। ਅੰਤਹਿਪੁਰ ਕਿਆ ਜਾਏ ਬਤਾਵਾ, ਮਹਿਲਾਂ ਦੇ ਵਿੱਚ ਜਾ ਕੇ ਮੈਂ ਆਪਣਾ ਕੀ ਜਾ ਕੇ ਦੱਸਾਂਗਾ ਵੀ ਭਰਾ ਤੂੰ ਮਰਵਾਇਆ ਆਪਣਾ। ਮਹਾਂ ਸੁਪਟ ਨਹਿ ਆਪਰ ਸਮਾਨਾ, ਮੇਰਾ ਭਰਾ ਕਹਿੰਦੇ ਮਹਾਨ ਸੂਰਵੀਰ ਸੀ ਉਹਦੇ ਬਰਾਬਰ ਦਾ ਕੋਈ ਹੋਰ ਹੈ ਨਹੀਂ ਸੀ। ਲੜਤ ਬਹੁਤ ਸੋ ਡਰ ਨਹਿ ਮਾਨਾ, ਬਹੁਤਿਆਂ ਲੜ ਲੜਦਾ ਵੀ ਉਹ ਡਰ ਹੀ ਨਹੀਂ ਮੰਨਦਾ ਸੀ। ਕਾਲਤ ਘਨੇ ਕਰਨ ਕੋ ਘੋਰ, ਮੇਰਾ ਭਰਾ ਫੱਤਾ ਜਾਂਦਾ ਰਹਿੰਦਾ ਬੜੇ ਭਾਰੀ ਘਰਾਂ ਨੂੰ ਕਹਿੰਦੇ ਭਿਆਨਕ ਨਾਲ ਕਹਿੰਦੇ ਘਾਲ ਦਿੰਦਾ ਨਾਸ ਕਰ ਦਿੰਦਾ। ਜਿਸ ਆਰਾਸ਼ਾ ਡਰ ਨਹੀਂ ਚਿਤੌਰ, ਜਿਸ ਭਰਾ ਦੇ ਆਸਰੇ ਕਰਕੇ ਮੈਨੂੰ ਚਿਤੌੜ ਦੇ ਕਿਲੇ ਦਾ ਕੋਈ ਫਤਿਹ ਹੋਣ ਦਾ ਡਰ ਹੈ ਨਹੀਂ ਸੀ। ਇਤਿਆਦਿਕ ਬਿਰਲਾਪ ਕਰਨ ਤਾਂ, ਇਸ ਤੋਂ ਨਾਲ ਲੈ ਕੇ ਫਤਿਹ ਦੇ ਮਰਨ ਕਰਕੇ ਜੈਮਲ ਭਰਾ ਬਿਰਲਾਪ ਕਰਦਾ ਹੈ। ਰਾਜਪੂਤਨ ਕੋ ਗਨ ਬਰ ਜਨਤਾ, ਰਾਜਪੂਤ ਉਹਨਾਂ ਦਾ ਚੁੰਡੇ ਨੂੰ ਰੋਕਦਾ ਹੈ। ਸੁਪਟਨ ਕੀ ਗਤ ਐਸੀ ਹੈ, ਉਹ ਕਹਿੰਦੇ ਉਹ ਜੈਮਲ ਸੂਰਵੀਰਾਂ ਦੀ ਜਿਹੜੀ ਹਾਲਤ ਇਸ ਤਰ੍ਹਾਂ ਦੀ ਹੁੰਦੀ ਹੈ। ਮਰੇ ਸੁਰਗ ਜਸ ਜੀਵਤ ਲਹਿ, ਜੇ ਤਾਂ ਸੂਰਵੀਰ ਮਰ ਜਾਏ ਸੁਰਗ ਲੈਂਦਾ ਹੈ, ਜੇ ਜਿੱਤ ਜਾਏ ਸੰਸਾਰ ਦੇ ਜਸ ਲੈਂਦਾ ਹੈ। ਤੁਮਹੇ ਨਾ ਉਚਿਤ ਕਰਨ ਬਿਲ ਲਾਵਨ, ਇਸ ਕਰਕੇ ਹੇ ਜੈਮਲ ਤੈਨੂੰ ਇਉਂ ਬਰਲਾਪ ਕਰਨਾ ਤਾਂ ਯੋਗ ਨਹੀਂ। ਅਨ ਸੂਰਨ ਕੋ ਮਨ ਥਿਰ ਕਾਵਨ, ਜਿਹੜਾ ਤੂੰ ਬਿਰਲਾਪ ਕਰਨੇ ਹੋਰ ਸੂਰਵੀਰਾਂ ਦਾ ਮਨ ਛਿੜਕੇਗਾ ਕੰਬੇਗਾ। ਹੋਤ ਭਰਾਤ ਰਣ ਮੁੰਡੋ ਭਾਰੀ, ਇਸ ਕਰਕੇ ਸਵੇਰ ਸਾਰ ਹੁੰਦਿਆਂ ਭਾਰੀ ਜੰਗ ਤੁਸੀਂ ਸ਼ੁਰੂ ਕਰੋ। ਫਤਹੋ ਮੋਰਚੇ ਜੇ ਢਿੱਗ ਦੁਆਰੀ, ਆ ਜਿਹੜੇ ਦਰਵਾਜੇ ਦੇ ਨੇੜੇ ਨੇੜੇ ਜੇ ਕਿਲੇ ਜੇ ਪਾਏ ਹੋਏ ਇਹਨਾਂ ਦੇ, ਆਪਾਂ ਮਾਰਿਓ ਕੱਲ ਨੂੰ। ਕਰੋ ਖਟਾ ਖਟਕਣ ਕੇ ਸਾਥ, ਕਰੋ ਕਟਾ ਖੜਕਣ ਕੇ ਸਾਥ, ਤੇਗਿਆਂ ਦੇ ਨਾਲ ਇਹਨਾਂ ਦੀ ਕਟਾ ਵੱਡੀ ਕਰ ਦੇਵੋ। ਸਾਹ ਨਿਕਟ ਦਿਖ ਰਾਵਹ ਹਾਥ, ਅਕਬਰ ਪਾਤਸ਼ਾਹ ਨੂੰ ਕਹਿੰਦੇ ਕੋਲ ਇਹਨੂੰ ਹੱਥ ਦਿਖਾਓ ਕੱਲ ਨੂੰ ਆਪਾਂ। ਹਿਮ ਸਹਿ ਸੋਕ ਬਿਤਾਏ ਨਿਸ਼ਾ ਕੋ, ਇਸ ਤਰ੍ਹਾਂ ਨਾਲ ਦੇ ਸਾਥੀਆਂ ਨੇ ਸ਼ੋਕ ਦੇ ਸਹਿਤ ਰਾਤ ਬਿਤਾਈ। ਭਾਈ ਪ੍ਰਾਤ ਮੰਡਿਓ ਰਨ ਬਾਂਕੋ, ਸਵੇਰ ਹੋ ਗਈ ਕਹਿੰਦੇ ਬਾਂਕੇ ਸੂਰਵੀ ਇਹਨਾਂ ਨੇ ਜੰਗ ਸ਼ੁਰੂ ਕਰ ਦਿੱਤਾ। ਨਿਕਸ ਪਰੇ ਰਾਜਪੂਤ ਵਿਸਾਲੇ, ਜਿਹੜੇ ਬੜੇ ਭਾਰੀ ਰਾਜਪੂਤ ਕਿਲੇ ਤੋਂ ਬਾਹਰ ਨਿਕਲ ਪਏ। ਦੋਹਾਂ ਦਿਸ ਸੁਬਟਨ ਸ਼ਸਤਰ ਸੰਭਾਲੇ, ਦੋਹਾਂ ਤਰਫਾਂ ਤੋਂ ਸੂਰ ਵੀਰਾਂ ਨੇ ਸ਼ਸਤਰ ਸੰਭਾਲ ਲਏ। ਤੁਖੇ ਪਲੀਤੋ ਛੁੱਟੀ ਤੁਫੰਗਾ, ਪਲੀਤੇ ਤੁਖ ਪਏ ਬੰਦੂਕਾਂ ਚੱਲ ਪਈਆਂ। ਯੋਧਾ ਗਿਰੇ ਫੁੱਟੇ ਬਹੁ ਅੰਗੇ, ਯੋਧੇ ਡਿੱਗ ਪਏ ਹਨ ਬਹੁਤੇ ਅੰਗ ਟੁੱਟ ਫੁੱਟ ਗਏ। ਪਰਛੇ ਤਿਰਛੇ ਬਹੁਤ ਭਰਮਾਏ, ਟੇਢੇ ਦੇ ਕਰਕੇ ਬਹੁਤ ਪਰਛਿਆਂ ਨੂੰ ਘੁਮਾਇਆ ਹੈ ਭਰਮਾਇਆ ਹੈ। ਸਨਮੁਖ ਸ਼ਸਤਰ ਦੇਹ ਤਸਾਏ, ਸਾਹਮਣੇ ਬੈਰੀਆਂ ਦੇ ਦੇਹਾਂ ਦੇ ਵਿੱਚ ਤਸਾ ਦਿੱਤੇ। ਗਹੇ ਕਮਾਨ ਬਾਨ ਗਨ ਛੋਰੈ, ਕਮਾਨਾ ਫੜ ਕੇ ਬੜੇ ਉਹਦੇ ਵਿੱਚੋਂ ਤੀਰ ਛੋੜੇ ਗਏ। ਰਹਿ ਖਰੇ ਨਹਿ ਮੁਖ ਕੋ ਮੋਰੈ, ਜਿਹੜੇ ਸੂਰਵੀਰ ਕਹਿੰਦੇ ਮੂੰਹ ਨੀ ਫੋੜਦੇ ਉੱਥੇ ਖੜੋਤੇ ਰਹਿੰਦੇ। ਕਹਿ ਲੋ ਬਰਨੋ ਜੁਦ ਉਦਾਰਾ, ਕਹਿੰਦੇ ਜਿਹੜਾ ਜੰਗ ਜੁਦ ਹੋਇਆ ਕਿੱਥੋਂ ਕਿਤਕਰ ਮੈਂ ਕਥਨ ਕਰਾਂ। ਲੜਦੇ ਜੈਮਲ ਸੁਰਗ ਸਿਧਾਰਾ, ਕਹਿੰਦੇ ਲੜਦਿਆਂ ਲੜਦਿਆਂ ਜਿਹੜਾ ਜੈਮਲ ਉਹ ਵੀ ਸੁਰਗਾਂ ਨੂੰ ਚਲਾ ਗਿਆ। ਸਮੁਖ ਸੈਨ ਸਮੁਖ ਸੈਨ ਲੜ ਕੇ ਮਰ ਗਿਰੀ, ਜਿੰਨੀ ਇਹ ਕਹਿੰਦੇ ਜੈਮਲ ਤੇ ਫਤਿਹ ਦੀ ਫੌਜ ਸੀ ਉਹ ਵੀ ਸਾਹਮਣੇ ਹੋ ਕੇ ਲੜਕੇ ਮਰ ਕੇ ਡਿੱਗ ਪਈ। ਕਾਇਰ ਭਾਜੇ ਧੀਰ ਨਾ ਧਰੀ, ਜਿਹੜੇ ਕਾਇਰ ਸੀ ਉਹ ਭੱਜ ਗਏ ਉਹਨਾਂ ਨੇ ਧੀਰਜ ਨਹੀਂ ਧਾਰੀ। ਅੰਤਰ ਸੁਣ ਰਣ ਵਾਸ ਮਹਾਨਾ, ਅੰਦਰ ਜਿਹੜਾ ਕਹਿੰਦੇ ਰਾਣੀਆਂ ਦੇ ਮਹਿਲ ਸਨ ਉਹਨਾਂ ਵਿੱਚ ਸੁਣਿਆ ਵੀ ਦੋਵੇਂ ਭਰਾ ਸਾਡੇ ਮਾਲਕ ਚਾਲੇ ਮਾਰ ਗਏ। ਜੈਮਲ ਫਤਿਹ ਕੋ ਤਨ ਹਾਨਾ, ਜੈਮਲ ਤੇ ਫਤਿਹ ਦਾ ਸਰੀਰ ਤਾਂ ਨਾਸ ਹੋ ਗਿਆ, ਉਹ ਤਾਂ ਸ਼ਹੀਦ ਹੋ ਗਏ। ਲੇ ਜਲ ਧਰ ਨਿਜ ਮਾਰ ਮਰੀ ਹੈ, ਲੇ ਜਮ ਧਰ ਨਿਜ ਮਾਰ ਮਰੀ ਹੈ। ਆਪਣੇ ਹੱਥ ਵਿੱਚ ਕਹਿੰਦੇ ਕਟਾਰਾਂ ਲੈ ਕੇ ਮਾਰ ਮਾਰ ਕੇ ਮਰ ਗਈਆਂ ਹਨ। ਤੁਰਕ ਤਰਾਸ ਤੇ ਹਿਰਦੇ ਡਰੀ ਹੈ, ਜਿਹੜਾ ਅਕਬਰ ਪਾਤਸ਼ਾਹ ਮੁਸਲਮਾਨ ਉਹਦੇ ਡਰ ਕਰਕੇ ਹਿਰਦੇ ਵੀ ਡਰ ਗਈਆਂ ਹਨ, ਰਾਣੀਆਂ ਵੀ ਉਹ ਲੜਕੀ ਵੀ। ਬਚੀ ਨਾ ਕੋਉ ਧਰਮ ਸੰਭਾਰੇ, ਨਾ ਇਹਨਾਂ ਦੀ ਕੋਈ ਰਾਣੀ ਨਾ ਕੋਈ ਹੋਰ ਲੜਕੀ ਨਾ ਲੜਕੀ, ਕਹਿੰਦੇ ਸਭਨਾ ਧਰਮ ਸਵਾਰਾ ਸਭ ਨੇ ਕਟਾਰਾਂ ਮਰੀਆਂ ਪੇਟ ਵਿੱਚ ਤੇ ਮਰ ਗਈਆਂ। ਹਿਤ ਹਤ ਹਤ ਹਤ ਨਿਜ ਕੋ ਪ੍ਰਾਣ ਬਿਦਾਰੇ, ਆਪੋਪੀ ਪੇਟਾਂ ਵਿੱਚ ਮਾਰ ਕੇ ਪ੍ਰਾਣ ਨਿਕਾਲ ਲੈ ਖਤਮ ਹੋ ਗਈਆਂ। ਹਤੇ ਜਾਣ ਕੇ ਅਕਬਰ ਸ਼ਾਹੂ, ਅਕਬਰ ਪਾਤਸ਼ਾਹ ਆਪਣੀ ਫਤਿਹ ਹੋਈ ਜਾਣ ਕੇ, ਭਇਓ ਪ੍ਰਸੰਨ ਬਿਲੰਦ ਉਮਾਹੂ, ਬਹੁਤ ਪ੍ਰਸੰਨ ਹੋਇਆ ਬੜੇ ਉਰਸ਼ਾਹ ਵਿੱਚ ਆਇਆ। ਗੜ ਚਿਤੌੜ ਕੋ ਤੋਰਨ ਕਰਕੇ, ਦਿੱਲੀ ਦਾ ਦਿਲਾ ਤੋੜ ਕਟੌੜ ਦਾ ਗਿੜਾ ਤੋੜ ਕਰਕੇ, ਬਿਲੋਕਨ ਅੰਤਰ ਵੜਕੇ, ਚਿਤੌੜ ਗੜ ਦੇ ਅੰਦਰ ਵੜ ਕੇ ਉਹਨੂੰ ਵੇਖਿਆ। ਹਰਖਿਓ ਔਰ ਉਤਸ਼ਾਹ ਵਧਾਵਾ, ਪਾਤਸ਼ਾਹ ਹਿਰਦੇ ਵਿੱਚ ਖੁਸ਼ ਹੋਇਆ ਤਾਂ ਵਧਾਇਆ। ਵੱਡ ਮਵਾਸ ਇਹੋ ਮਾਰ ਗਿਰਾਵਾ, ਅਰੇ ਬੜਾ ਕੀ ਕਿਲਾ ਸੀ ਅੱਜ ਮਾਰ ਕੇ ਮੈਂ ਸਿੱਟ ਦਿੱਤਾ। ਤਰਾਸ ਬਦੈ ਰਾਜਪੂਤਨ ਮਾਹੀ, ਹੁਣ ਬਈ ਜਿਹੜੇ ਰਾਜਪੂਤ ਰਾਜੇ ਉਹਨਾਂ ਵਿੱਚ ਡਰ ਪੈ ਵੱਧ ਜਾਏਗਾ। ਦਿੱਲੀ ਸੋ ਵਿਗ੍ਰਹ ਅਬਨਾਸੀ, ਦਿੱਲੀ ਦੇ ਪਾਤਸ਼ਾਹ ਦੇ ਨਾਲ ਹੁਣ ਉਹ ਮੁੜ ਕੇ ਵਿਗੜਨਗੇ। ਬਖਸ਼ਿਸ਼ ਕਰਕੇ ਨਿਜ ਉਮਰਾਓ, ਜਿੰਨੇ ਉਮਰਾ ਵੈਲ ਕਰ ਉਹਨਾਂ ਨੂੰ ਬਖਸ਼ਿਸ਼ਾਂ ਕਰਕੇ ਨਾਮ ਦੇ ਕੇ। ਬਹੁਤ ਮੋਲ ਕੋ ਦੇ ਸਿਰ ਪਾਓ, ਮੁੱਲ ਦੇ ਉਹਨਾਂ ਨੂੰ ਸਿਰੋਂ ਪਾ ਦਿੱਤੇ। ਸਰਬ ਰੀਤ ਪੁਨ ਆਪਣੀ ਕਰਕੇ, ਆਪਣੀ ਜਿਹੜੀ ਰੀਤੀ ਹੈ ਨਾਮ ਨੂੰ ਦੇਣ ਦੀ ਉਹ ਕਰਕੇ। ਸਕਲੇ ਦੁਰਗ ਬਸੀ ਤਹਿ ਧਰਕੇ, ਜਿਹੜੇ ਉੱਥੇ ਕਿਲੇ ਵਿੱਚ ਰਹਿੰਦੇ ਸਾਰਿਆਂ ਨੂੰ ਫੜ ਕਰਕੇ। ਚੜਿਓ ਸ਼ਾਹ ਦਿੱਲੀ ਦਿਸ਼ ਹਰਖਾ, ਪਾਤਸ਼ਾਹ ਕਹਿੰਦੇ ਦਿੱਲੀ ਦੀ ਤਰਫ ਚੜ ਪਿਆ ਖੁਸ਼ ਹੋ ਕੇ। ਕਰਤ ਜਾਤ ਮਗ ਧਨ ਤੇ ਬਰਖਾ, ਖੁਸ਼ੀ ਵਿੱਚ ਰਸਤੇ ਜਾਂਦਿਆਂ ਧਨ ਦੀ ਬਾਰਿਸ਼ ਕਰਦਾ ਜਾ ਰਿਹਾ। ਇਤਨੇ ਮਹਿ ਜੋ ਗੋਇੰਦਵਾਲ, ਇੰਨੇ ਸਮੇਂ ਵਿੱਚ ਜਿਹੜੇ ਗੋਇੰਦਵਾਲ ਸਾਹਿਬ ਵਿਖੇ, ਪਠਿਓ ਹੁਤੋ ਜਿਸਕੇ ਸਿੱਖ ਨਾਲ, ਮੁਨਸ਼ੀ ਸੀ ਤਾਹਰ ਬੇਗ ਤੇ ਟੋਡਰ ਮਲ ਦੀ ਬਾਨ ਸੀ ਜਿਹੜੇ ਭੇਜੇ ਸਨ। ਆਨ ਮਿਲਿਓ ਅਕਬਰ ਕੇ ਤੀਰ ਤਿੰਨੇ ਕਹਿੰਦੇ ਅਕਬਰ ਪਾਤਸ਼ਾਹ ਦੇ ਕੋਲਾ ਮਿਲੇ ਜਹ ਉਮਰਾਵਨ ਕੀ ਬੜ ਭੀੜ ਅਕਬਰ ਪਾਤਸ਼ਾਹ ਦੇ ਇਰਦ ਗਿਰਦ ਉਮਰਾਵਾਂ ਦੀ ਬੜੀ ਭੀੜ ਹੈ ਤਸਲੀ ਮਾਤ ਕਰੀ ਬਹੁ ਬਾਰੀ ਇਹਨਾਂ ਤਿੰਨਾਂ ਨੇ ਬਹੁਤੀ ਵਾਰ ਕਹਿੰਦੇ ਸਲਾਮਾਂ ਕੀਤੀਆਂ ਸ੍ਰੀ ਗੁਰ ਕੀ ਸਭ ਕਥਾ ਉਚਾਰੀ ਫਿਰ ਗੁਰੂ ਅਮਰਦਾਸ ਸਾਹਿਬ ਦੀ ਸਾਰੀ ਕਥਾ ਉਚਾਰੀ ਵੀ ਇਸ ਤਰ੍ਹਾਂ ਇੱਕ ਉੱਥੇ ਕਿਹੜਾ ਐਸ ਟਾਈਮ ਟੁੱਟਿਆ ਤੇ ਇਸ ਤਰ੍ਹਾਂ ਇੱਕ ਮਾਣਕ ਚੰਦ ਸੀ ਉਹਨੇ ਘੰਟ ਮਾਰ ਕੇ ਵੀ ਤੋੜਿਆ ਸੀ ਮਾਸ ਤਿਥੀ ਅਰ ਵਾਰ ਸੁਜਾਮ ਉਹੀ ਮਹੀਨਾ ਥਿਤ ਤੇ ਵਾਰ ਦਿਨ ਤੇ ਜਾਮ ਪਹਿਰ ਘਟਕਾ ਲਿਖ ਕਾਗਦ ਪਰ ਨਾਮ ਘੜੀ ਵੀ ਲਿਖ ਲਈ ਹੈ ਕਾਗਦ ਉੱਪਰ ਨਾਮ ਵੀ ਲਿਖਿਆ ਸਾਰਾ ਕੜ ਟੂਟੇ ਕੋ ਹਮ ਲਿਖ ਲਿਆ ਲੱਗੇ ਪਾਤਸ਼ਾਹ ਜਦੋਂ ਇਹ ਜਿਸ ਟਾਈਮ ਜਿਸ ਥਿਤ ਟੁੱਟਿਆ ਸੀ ਲਿਖ ਕੇ ਲਿਆਇਆ ਸਾਰਾ ਔਰ ਵੱਡੋ ਅਚਰਜ ਪਿਖ ਆਏ ਹੋਰ ਖੋਤੇ ਬੜਾ ਅਚਰਜ ਬਣਾ ਅਚਰਜੀ ਕੌਤਕ ਦੇਖ ਕੇ ਆਏ ਮੂਰਤ ਸੁਭ ਖੁਦਾਏ ਕੀ ਹੈ ਇਹ ਦੱਸੀਏ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਤਾਂ ਖੁਦਾ ਦੀ ਸ਼ਕਲ ਸੂਰਤ ਹੀ ਹੈ ਜਿਨ ਕੀ ਸਮਤਾ ਕੋਈ ਨਾ ਲਹੈ ਜਿਸ ਗੁਰੂ ਅਮਰਦਾਸ ਸਾਹਿਬ ਜੀ ਦੁਨੀਆਂ ਵਿੱਚ ਕੋਈ ਪੀਰ ਫਕੀਰ ਬਰਾਬਰੀ ਨਹੀਂ ਲੈ ਸਕਦਾ ਅਨਕ ਦੇਸ਼ ਤੇ ਸੰਗਤ ਆਏ ਕੋਲ ਤਾਂ ਅਨੇਕਾਂ ਦੇਸ਼ਾਂ ਦੀ ਸੰਗਤ ਚੱਲ ਚਲੇ ਆਉਂਦੀ ਅਰਪ ਉਪਾਇਨ ਪੂਜਹ ਪਾਏ ਭੇਟਾ ਰੱਖ ਰੱਖ ਕੇ ਚਰਨਾਂ ਨੂੰ ਪੂਜਦੀ ਹੈ ਸਿੱਖਿਅਨ ਕੀ ਪੂਰਹ ਅਭਿਲਾਖੇ ਗੁਰਦਾਸ ਸਾਹਿਬ ਤਾਂ ਸਾਰੇ ਸਿੱਖਾਂ ਦੀਆਂ ਆਸਾਂ ਪੂਰੀਆਂ ਕਰੀ ਜਾਂਦੇ ਨਿਸ ਬਾਸੁਰ ਪ੍ਰਭ ਕੀਰਤ ਭਾਖੇ ਜਨ ਗੁਰੂ ਮਹਾਰਾਜ ਦੀ ਮਹਿਮਾ ਹੀ ਸਿੱਖ ਕਹਿੰਦੇ ਸੌ ਬਰਖਨ ਲੱਗ ਬੈ ਮਹਿ ਹੋਏ ਗੁਰੂ ਅਮਰਦਾਸ ਸਾਹਿਬ ਜੀ ਦੀ ਜਿਹੜੀ ਅਮਰ ਹੈ ਸੌ ਕੁ ਸਾਲ ਤੱਕ ਤੋਂ ਉਪਰੀ ਹੋ ਗਈ ਹੈ ਤਾਂ ਦੇਸ਼ ਮਾਨਹਿ ਸਭ ਕੋਏ ਉੱਥੋਂ ਦਾ ਜਿੰਨਾ ਇਲਾਕਾ ਹੈ ਸਭ ਗੁਰੂ ਅਮਰਦਾਸ ਸਾਹਿਬ ਜੀ ਨੂੰ ਮੰਨਦਾ ਪੂਜਦਾ ਸ੍ਰੀ ਨਾਨਕ ਕੀ ਜੋਤ ਉਦਾਰਾ ਗੁਰੂ ਅਮਰਦਾਸ ਸਾਹਿਬ ਜੀ ਦੇ ਅੰਦਰ ਜੋ ਗੁਰੂ ਨਾਨਕ ਸਾਹਿਬ ਦੀ ਮਹਾਨ ਜੋਤ ਹੈ ਅਬ ਹੈ ਪ੍ਰਕਾਸ਼ਿਤ ਤਿੰਨ ਹੈ ਮਜਾਰਾ ਉਹਨਾਂ ਦੇ ਹਿਰਦੇ ਦੇ ਅੰਦਰ ਇਸ ਸਮੇਂ ਪ੍ਰਕਾਸ਼ਵਾਨ ਹੈ ਬਰਾਜ ਰਹੀ ਸੁਣ ਅਕਬਰ ਸਭ ਮਹਿ ਕਹਿ ਬਾਤੀ ਪਾਤਸ਼ਾਹ ਸੁਣ ਕੇ ਸਾਰਿਆਂ ਅਮਰਾਵਾਂ ਵਕੀਲਾਂ ਦੇ ਵਿੱਚ ਮੁਨਸ਼ੀਆਂ ਵਿੱਚ ਗੱਲ ਕਹਿਣ ਲੱਗਿਆ ਕਾਗਦ ਕਰੋ ਸੁਨਾਵਨ ਪ੍ਰਾਤੀ ਕਹਿੰਦੇ ਵੀ ਜਿਹੜਾ ਇਹ ਗੋਇੰਦਵਾਦ ਤੋਂ ਸੀ ਬੋਰੀ ਦੇ ਕੱਟਣ ਵਾਲਾ ਸਮੇਂ ਦਾ ਤੇ ਥਿਤ ਦਾ ਕਾਗਦ ਜਿਹਾ ਲਿਖ ਕੇ ਲਿਆਏ ਆ ਨਾ ਉਹ ਕੱਲ੍ਹ ਨੂੰ ਸਭਾ ਲੱਗੇਗੀ ਉੱਥੇ ਸਾਰਿਆਂ ਦੇ ਵਿੱਚ ਤੁਸੀਂ ਇਹ ਸੁਣਾਇਓ ਕੀ ਲਿਖ ਕੇ ਆਏ ਹੋ ਤਾਂ ਕਿ ਪਤਾ ਚੱਲ ਸਕੇ ਵੀ ਠੀਕ ਉਸੇ ਸਮੇਂ ਇੱਧਰ ਪੁਤਲਾ ਟੁੱਟਿਆ ਉੱਧਰ ਬੋਲੀ ਦਾ ਕੱਟ ਟੁੱਟਿਆ ਹੈ ਤੋ ਇਸ ਤਰ੍ਹਾਂ ਪਾਤਸ਼ਾਹ ਨੇ ਕਹਿ ਕੇ ਇਹਨਾਂ ਮਨੁਸ਼ੀਆਂ ਨੂੰ ਟੋਡਰ ਮਲ ਤੇ ਤਾਹਰ ਬੇਗ ਨੂੰ ਅੱਗੇ ਗੱਲ ਕਰਨ ਤੋਂ ਰੋਕ ਦਿੱਤਾ ਸੀ ਜਿਵੇਂ ਅਗਲੇ ਦਿਨ ਫਿਰ ਸਭਾ ਲੱਗੀ ਅਹਿਲਕਾਰਾਂ ਹੋਰ ਅਫਸਰਾਂ ਨੂੰ ਪਾਤਸ਼ਾਹ ਨੇ ਬੁਲਾਇਆ ਇੱਧਰ ਤਾਹਰ ਬੇਗ ਤੇ ਤੀਵਾਂ ਟੋਡਰ ਮਲ ਤੇ ਮੁਨਸ਼ੀ ਇਹਨਾਂ ਨੂੰ ਤਿੱਲਾਂ ਨੂੰ ਬੁਲਾ ਕੇ ਕਿਹਾ ਵੀ ਹੁਣ ਸੁਣਾਓ ਕਿ ਤੁਸੀਂ ਲਿਖ ਕੇ ਲਿਆਏ ਹੋ ਉਹ ਜਿਵੇਂ ਇਹਨਾਂ ਨੇ ਖਤ ਪੜ੍ਹ ਕੇ ਸੁਣਾਇਆ ਉਹ ਪ੍ਰਸੰਗ ਕੱਲ੍ਹ ਆਪਾਂ ਨੂੰ ਸੁਣਾਂਗੇ ਹੁਣ ਸਮਾਂ ਜਿੰਨਾ ਕੁ ਨਿਯਤ ਕੀਤਾ ਪੂਰਾ ਹੋ ਗਿਆ ਇੱਥੇ ਹੀ ਸਮਾਪਤੀ ਕਰੀਏ ਸ੍ਰੀ ਨਾਨਕ ਕੀ ਜੋਤ ਉਦਾਰਾ ਅਬ ਹੈ ਪ੍ਰਕਾਸ਼ਿਤ ਤਿੰਨ ਹੈ ਮਜਾਰਾ ਸੁਣ ਅਕਬਰ ਸਭ ਮਹਿ ਕਹਿ ਬਾਤੀ ਕਾਗਦ ਕਰਹੋ ਸੁਨਾਵਨ ਪ੍ਰਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ